ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਹਿਰਦੈ ਪਦਾਰਥ ਚਾਹੇ ਜੇ ਸਤਿਗੁਰ ਚਰਨ ਸਰੇਉ ਜੀਵਤ ਪਾਵਹੁ ਸਰਬ ਸੁਖ ਅੰਤ ਮੁਕਤ ਕੋ ਲਿਓ ਹਿਰਦੈ ਪਦਾਰਥ ਚਾਹੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ ਚਵਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ ਲੜੀਵਾਰ ਰੂਪ ਵਿੱਚ ਆਪਾਂ ਸਰਵਣ ਕਰਕੇ ਲਾਹਾ ਹਾਸਲ ਕਰਦੇ ਹਾਂ ਅੱਜ ਵੀ ਮਹਾਨ ਲਾਹਾ ਪ੍ਰਾਪਤ ਕਰਨ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਜੁੜ ਰਹੇ ਹਾਂ ਕੀਰਤਨ ਹੋ ਰਿਹਾ ਸੀ ਸਰਵਣ ਕਰ ਰਹੇ ਸੀ ਪਿੱਛੇ ਇਤਿਹਾਸ ਆਪਾਂ ਵਿਸਥਾਰ ਨਾਲ ਸੁਣਿਆ ਹੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਮੇਰ ਪਰਬਤ ਉੱਪਰ ਗਏ ਸਿੱਧਾਂ ਨਾਥਾਂ ਨਾਲ ਗਿਆਨ ਗੋਸ਼ਟ ਹੁੰਦੀ ਰਹੀ ਅਖੀਰੀ ਗੁਰੂ ਮਹਾਰਾਜ ਦੀ ਮਹਾਨਤਾ ਨੂੰ ਦੇਖ ਕੇ ਤਾਕਤ ਨੂੰ ਦੇਖ ਕੇ ਬੜੇ ਬੜੇ ਜਿਹੜੇ ਮਾਨੀ ਸਿੱਧ ਸੀ ਉਹ ਵੀ ਸਤਿਗੁਰੂ ਅੱਗੇ ਝੁਕ ਗਏ ਜਿਹੜੇ ਸਿਆਣੇ ਸਿੱਧ ਸੀ ਉਹਨਾਂ ਨੇ ਤਾਂ ਅਸਾ ਸ਼ਰਧਾ ਜਣਾਉਂਦਿਆਂ ਹੋਇਆਂ ਇਹੀ ਕਿਹਾ ਵੀ ਅੱਜ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੋ ਰਹੇ ਆ ਗੁਰੂ ਨਾਨਕ ਸਰੂਪ ਦੇ ਵਿੱਚ ਸਾਡੇ ਯੋਗ ਕੀਤੇ ਹੋਏ ਸਫਲ ਹੋ ਗਏ ਹੈ ਇਸੇ ਤਰ੍ਹਾਂ ਬਾਕੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਾਧਨ ਕੀਤੇ ਉਹਦੇ ਵਿੱਚ ਵੀ ਸਫਲਤਾ ਹਾਸਲ ਹੋ ਗਈ ਹੈ। ਵਿਚਾਰ ਵਟਾਂਦਰੇ ਕਰਕੇ ਇਹ ਸਾਰੀ ਪ੍ਰਸੰਨ ਹੋਏ ਸੀ। ਇਸ ਤੋਂ ਜਦੋਂ ਦੇ ਮਹਾਰਾਜ ਵਿਚਰਨ ਲੱਗੇ, ਵਿਦਾ ਹੋਣ ਲੱਗੇ, ਜਿਹੜੇ ਈਸ਼ਰਨਾਥ, ਗੋਪੀ ਚੰਦ, ਮੰਗਲ ਨਾਥ, ਪਰਸ਼ਰੀ ਨਾਥ, ਪ੍ਰਾਣ ਨਾਥ ਆਦਿਕ ਮਹਾਨ ਉੱਚੇ ਅਵਸਥਾ ਦੇ ਮਾਲਕ ਸਿੱਧ ਸਨ, ਇਹ ਤਾਂ ਸਤਿਕਾਰ ਨਾਲ ਗੁਰੂ ਮਹਾਰਾਜ ਨੂੰ ਵਿਦਿਆ ਕਰਨ ਵਾਸਤੇ ਵੀ ਅੱਗੇ ਨਾਲ ਆਏ ਅਤੇ ਵਾਰ ਵਾਰ ਸਤਿਗੁਰੂ ਦੇ ਦਰਸ਼ਨ ਨੀਂਹ ਨਾਲ ਤੱਕ ਰਹੇ ਹੈ, ਨਿਹਾਲ ਹੋ ਰਹੇ ਹੈ। ਅਖੀਰੇ ਗੁਰੂ ਮਹਾਰਾਜ ਨੇ ਪ੍ਰੇਮ ਪਿਆਰ ਦੇ ਵਚਨ ਕਹਿ ਕੇ ਵੀ ਹੁਣ ਤੁਸੀਂ ਇੱਥੇ ਬਰਾਜੋ, ਅਤੇ ਇਸ ਤਰ੍ਹਾਂ ਇਹਨਾਂ ਨੂੰ ਪਿੱਛੇ ਮੋੜਿਆ ਅਤੇ ਆਪ ਜੀ ਅਗਲੇ ਲੋਕ ਵਿੱਚ ਅਗਲੇ ਸਥਾਨ 'ਤੇ ਚਲੇ ਗਏ। ਜਿੱਥੇ ਆਪ ਜੀ ਗਏ ਸਨ ਉਹ ਕਾਕ ਪਸੰਡ, ਜਿੱਥੇ ਵਿਹੰਗਮ ਸਾਧੂ ਰਹਿੰਦਾ ਸੀ, ਮਹਾਨ ਬੰਦਗੀ ਕਰਦਾ ਸੀ, ਹੋਰ ਇਹਦੇ ਜਿਹੜੇ ਸਿੱਖ ਸੇਵਕ ਹੈ, ਜਿੱਥੇ ਉਹ ਬੰਦਗੀ ਘਾਲਣਾ ਕਰ ਰਹੇ, ਉੱਥੇ ਬ੍ਰਹਮ ਵਿਚਾਰ ਵੀ, ਕਥਾ ਵਾਰਤਾ ਵੀ ਪੜ੍ਹਦੇ, ਸੁਣਦੇ, ਕਰਦੇ ਅਤੇ ਇਸ ਤਰ੍ਹਾਂ ਆਨੰਦ ਮਾਣ ਰਹੇ ਹੈ। ਜਿਵੇਂ ਕਾਕ ਪਸੰਡ ਉਹ ਸਾਧੂ ਨੂੰ ਮਿਲੇ ਜੁੜੇ, ਉਹ ਅੱਜ ਦੇ ਇਤਿਹਾਸ ਵਿੱਚ ਸਾਰਾ ਪ੍ਰਸੰਗ ਬੜੇ ਵਿਸਥਾਰ ਨਾਲ ਆ ਰਿਹਾ ਹੈ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਹਿਰਦੈ ਪਦਾਰਥ ਚਾਹੇ ਜੇ, ਕਵੀ ਸੰਤੋਖ ਸਿੰਘ ਜੀ ਆਪਣੇ ਮਨ ਨੂੰ ਤਥਾ ਜੀਵ ਨੂੰ ਕਹਿ ਰਹੇ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਕਥਾ ਕਰਨ ਸੁਣਨ ਵਾਲੇ ਸਰੋਤੇ, ਉਹਨਾਂ ਨੂੰ ਵੀ ਇਹ ਕਹਿ ਰਹੇ ਹਨ। ਦੋਹਾਂ ਰੂਪਾਂ ਵਿੱਚ ਹੀ ਇਹ ਮੰਗਲ ਦੇ ਅਰਥ ਲਾ ਲੈਣੇ। ਇਹ ਮੇਰੇ ਅੰਦਰਲੇ ਜੀਵ ਜਾਂ ਮਨ, ਵੀ ਜੇ ਤੇਰੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪਦਾਰਥਾਂ ਦੀ ਚਾਹਨਾ ਹੋਵੇ, ਸਤਿਗੁਰ ਚਰਨ ਸਰੇ। ਫਿਰ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਕਮਲ ਹੈ ਉਹਨਾਂ ਦੇ ਉੱਤੋਂ ਸੇਵਾ ਕਰ, ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਕਰ। ਧਿਆਨ ਧਰਨਾ ਮਹਾਰਾਜ ਦੇ ਚਰਨਾਂ ਦਾ, ਇਹੀ ਸਤਿਗੁਰੂ ਦੇ ਚਰਨਾਂ ਦਾ ਸੇਵਣਾ ਹੈ। ਧਿਆਨ ਨਾਲ ਜਵੰਤ ਮਹਾਰਾਜ ਨੂੰ ਹੀ ਹਾਜ਼ਰ ਨਾਜ਼ਰ ਜਾਣ ਕੇ ਮੱਥਾ ਟੇਕਣਾ, ਹਾਜ਼ਰ ਨਾਜ਼ਰ ਜਾਣ ਕੇ ਵੀ ਮੈਂ ਮਹਾਰਾਜ ਦੀਆਂ ਪਰਿਕਰਮਾ ਕਰ ਰਿਹਾ, ਇਹੀ ਮਹਾਰਾਜ ਦੇ ਚਰਨਾਂ ਦੀ ਸੇਵਾ। ਵੀ ਇਸ ਤਰ੍ਹਾਂ ਜੇ ਸਤਿਗੁਰੂ ਸਾਰੇ ਪਦਾਰਥ ਚਾਹੁੰਦਾ ਵੀ ਮੇਰੇ ਘਰ ਆਹ ਵੀ ਹੋਵੇ, ਉਹ ਵੀ ਹੋਵੇ, ਫਿਰ ਤੂੰ ਸਤਿਗੁਰੂ ਦੇ ਚਰਨਾਂ ਦੀ ਸੇਵਾ ਪੂਜਾ ਕਰਿਆ ਕਰ। ਮਨ ਨੂੰ ਕਹਿ ਰਹੇ, ਅੰਦਰਲੇ ਜੀਵ ਨੂੰ ਕਹਿ ਰਹੇ, ਗੁਰਸਾ ਸੁਣ ਵਾਲੇ ਸਰੋਤੇ ਗੁਰਸਿੱਖਾਂ ਨੂੰ ਕਹਿ ਰਹੇ ਆ ਕਵੀ ਜੀ। ਜੀਵਤ ਪਾਵੋ ਸਰਬ ਸੁਖ, ਕਵੀ ਕਹਿੰਦਾ ਵੀ ਜਿਉਂਦੇ ਜਿੰਨਾ ਚਿਰ ਤੁਸੀਂ ਸੰਸਾਰ ਵਿੱਚ ਜਿਉਂਦੇ ਰਹੋਗੇ ਉਨਾ ਚਿਰ ਹੇ ਜੀਵੋ ਅਥਵਾ ਹੇ ਮਨ ਅਥਵਾ ਹੇ ਕਥਾ ਸੁਣ ਵਾਲੇ ਸਰੋਤਿਓ, ਜਿਉਂਦੇ ਜਿਉਂਦੇ ਸਾਰੇ ਸੁਖ ਤੁਸੀਂ ਪਾਵੋਗੇ ਇੱਥੇ ਸੰਸਾਰ ਵਿੱਚ। ਅੰਤ ਮੁਕਤ ਕੋ ਲਿਓ, ਅੰਤ ਨੂੰ ਮਰਨ ਤੋਂ ਸਮੇਂ ਬਾਅਦ ਫਿਰ ਤੁਸੀਂ ਜਿਹੜੀ ਮੁਕਤੀ ਉਹ ਵੀ ਪ੍ਰਾਪਤ ਕਰ ਲਓਗੇ, ਮੁਕਤ ਵੀ ਹੋ ਜਾਓਗੇ। ਇਹ ਨਹੀਂ ਵੀ ਗੁਰੂ ਮਹਾਰਾਜ ਦੇ ਚਰਨਾਂ ਦਾ ਸੇਵਨ ਕੀਤਿਆਂ ਇੱਥੇ ਨਹੀਂ ਕੁਛ ਹਾਸਲ ਹੋਣਾ ਜਾਂ ਅਖੀਰ 'ਤੇ ਹੀ ਕੁਝ ਲੱਭੂਗਾ, ਕਹਿੰਦੇ ਅੰਤ ਨੂੰ ਵੀ ਲੱਭ ਜੂ, ਹੁਣ ਵੀ ਲੱਭੂ, ਕਿਉਂਕਿ ਮਨ ਦਾ ਸੁਭਾਅ ਹੈ ਵੀ ਤਰ੍ਹਾਂ ਤਰ੍ਹਾਂ ਦੇ ਫੁਰਨੇ ਜੇ ਕਰਕੇ ਕੁਝ ਨਾ ਕੁਝ ਮੰਗਦਾ ਰਹਿੰਦਾ ਹੈ। ਅਤੇ ਮਹਾਰਾਜ ਕਹਿੰਦੇ ਹੀ ਮਨਾਏ ਸਾਰੇ ਸੁੱਖ ਵੀ ਤੂੰ ਪਾਏਗਾ ਅਤੇ ਅੰਤ ਨੂੰ ਮੁਕਤੀ ਵੀ ਲੈ ਲਏਗਾ, ਤੇਰਾ ਜਮਾਂ ਤੋਂ ਛੁਟਕਾਰਾ ਵੀ ਹੋ ਜਾਏਗਾ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ, ਅਗਰਜ ਗਮਨੇ ਸ੍ਰੀ ਗੁਰੂ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਸਿੱਧਾ ਨਾਥਾਂ ਤੋਂ ਵਿਦਿਆ ਹੋ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਨੂੰ ਚੱਲ ਪਏ, ਗਏ ਏਕ ਅਸਥਾਨ, ਚੱਲਦਿਆਂ ਚਲਾਉਂਦਿਆਂ ਹੋਏ ਇੱਕ ਅਸਥਾਨ ਤੇ ਆਪ ਜੀ ਫਿਰ ਪਹੁੰਚ ਗਏ। ਕਾਕ ਪਸੁੰਡ ਬੈਠੋ ਜਹਾਂ, ਜਿੱਥੇ ਕਹਿੰਦੇ ਆ ਕਾਕ ਪਸੁੰਡ ਨਾਮ ਦਾ ਸਾਧੂ ਬੈਠਾ ਸੀ। ਪੰਖਨ ਬਿਖੈ ਮਹਾਨ, ਜਿਹੜੇ ਪੰਖ ਕਹੋ ਬਿਹੰਗਮ ਕਹੋ, ਕਈ ਜਿਹਨਾਂ ਨੇ ਘਰ ਬਾਰ ਛੱਡਿਆ ਹੋਵੇ, ਵਾਤਾ ਕੁਤ ਟਿਕਣ ਨਾ ਤੁਰਦੇ ਫਿਰਦੇ ਰਹਿਣ, ਅਤੇ ਇਸੇ ਤਰ੍ਹਾਂ ਪਦਾਰਥਾਂ ਦੀ ਵੀ ਬਹੁਤੀ ਚਾਹਨਾ ਨਿੰਦ ਕਰਨ, ਸਤੇ ਸਿਰ ਜੋ ਹਾਸਲ ਰੁਖਾ ਮਿੱਸਾ ਹੋ ਖਾ ਛੱਕ ਲੈਣ, ਰੱਬ ਦਾ ਧੰਨਵਾਦ ਕਰਨ, ਅਤੇ ਉਹਨਾਂ ਨੂੰ ਅਸੀਂ ਬਿਹੰਗਮ ਸਾਧੂ ਕਹਿੰਦੇ ਹਾਂ। ਵੀ ਇਹਨਾਂ ਦਾ ਕਿਸ ਜਿਹਾ ਪੰਛੀ ਕਿਤੇ ਕਿਤੇ ਉਡਾਰੀ ਮਾਰਦਾ, ਕਿਤੇ ਕਿਤੇ ਵੀ ਉਹਦਾ ਕੋਈ ਘਰ ਬਾਰ ਜਿਹਾ ਨਹੀਂ ਹੁੰਦਾ, ਕੋਠੀ ਨਹੀਂ ਹੁੰਦੀ ਹੈ, ਉਹ ਜਿਹੜੇ ਕੋਈ ਤੁਰਦੇ ਫਿਰਦੇ ਰਹਿਣ, ਪਾਣੀ ਦੇ ਪ੍ਰਭਾਵ ਨੂੰ ਤੁਰਦੇ ਫਿਰਦੇ ਰਹੇ, ਚੱਲਦੇ ਰਹਿਣ, ਜਿਹਨਾਂ ਦਾ ਕਿਸੇ ਕਿਸੇ ਸਾਂ ਦੇ ਨਾਲ ਬਹੁਤ ਮਮਤਾ ਜਿਹਾ ਹੋਵੇ, ਉਹਨੂੰ ਕਹਿੰਦੇ ਵੀ ਤੂੰ ਕੌਣ ਹੈ? ਕਹਿੰਦੇ ਮੈਂ ਤਾਂ ਬਿਹੰਗਮ ਹੈ ਜੀ, ਜਾਣੀ ਤੁਰਨ ਫਿਰਨ ਵਾਲਾ ਪੰਛੀ ਵਾਂਗੂ ਇੱਧਰ ਉੱਧਰ ਜਾਣ ਵਾਲਾ ਹੈ। ਇਸ ਤਰ੍ਹਾਂ ਜਿੱਥੇ ਉਹ ਕਹਿੰਦੇ ਬਿਹੰਗਮ ਰਹਿੰਦੇ ਸਨ, ਘਰ ਬਾਰ ਛੱਡ ਕੇ ਬਾਹਰੀ ਪਹਾੜਾਂ ਵਿੱਚ ਰਹਿ ਰਹੇ ਸਨ। ਇੱਥੇ ਚੌਪਈ ਬਹੁ ਬਿਹੰਗ ਹੈ ਅਨਗਨ ਜਹਿਵਾ, ਜਿੱਥੇ ਹੋਰ ਵੀ ਜਿਹੜੇ ਬਿਹੰਗਮ ਸਾਧੂ ਹੈ, ਬੇਅੰਤ ਬੇਅੰਤ ਹਨ ਇਸ ਕਾਕ ਪਸੁੰਡ ਸਾਧੂ ਕੋਲ। ਕਾਕ ਪਸੁੰਡ ਬਿਰਾਜੇ ਤਹਿਵਾ, ਉੱਥੇ ਹੀ ਇਹ ਕਾਕ ਪਸੁੰਡ ਨਾਮ ਦਾ ਸਾਧੂ ਬਿਹੰਗਮ ਵਿਰਾਜ ਰਿਹਾ ਸਜ ਰਿਹਾ ਹੈ। ਵੈਸਿਓ ਆਪ ਸਭਨ ਕੇ ਮਾਹੀ, ਇਹ ਜਿਹੜਾ ਕਾਕ ਪਸੁੰਡ ਸਾਧੂ ਹੈ, ਸਾਰਿਆਂ ਬਿਹੰਗਮਾਂ ਸਾਰਿਆਂ ਸਾਧੂਆਂ ਦੇ ਵਿਚਕਾਰੇ ਬੈਠਾ ਹੋਇਆ ਸੀ। ਉਚਰਤ ਕਥਾ ਪ੍ਰੇਮ ਉਰ ਜਾਹੀ, ਜਿਹਦੇ ਹਿਰਦੇ ਵਿੱਚ ਬਹੁਤ ਪ੍ਰੇਮ ਪਿਆਰ ਹੈ, ਅਤੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕਥਾ ਹੈ ਇਹ ਉਚਾਰ ਰਿਹਾ ਸੀ, ਬਾਕੀ ਬਿਹੰਗਮਾਂ ਸਾਧੂਆਂ ਨੂੰ ਕਥਾ ਸੁਣਾ ਰਿਹਾ ਸੀ। ਇਹ ਸੁਣ ਹੈ ਪ੍ਰੀਤ ਸੋ ਸਰਬ ਬਿਹੰਗਾ, ਜਿੰਨੇ ਉਹ ਬਿਹੰਗਮ ਹੈ ਸਾਧੂ ਹੈ, ਬਹੁਤ ਹੀ ਪ੍ਰੇਮ ਪਿਆਰ ਨਾਲ ਜਿਹੜੀ ਇਹ ਕਥਾ ਕਰ ਰਹੇ ਇਸ ਨੂੰ ਉਹ ਸੁਣ ਰਹੇ ਸਨ। ਭਗਤ ਕਰਤ ਜਿਨ ਪ੍ਰੇਮ ਉਮੰਗਾ, ਪ੍ਰੇਮ ਨਾਲ ਭਗਤੀ ਕਰਦੇ ਹੈ, ਅਤੇ ਪ੍ਰੇਮ ਦੇ ਕਰਕੇ ਹੀ ਹਮੇਸ਼ਾ ਜਿਹੜਾ ਹਿਰਦੇ ਵਿੱਚ ਉਰਸ਼ਾ ਬਣਿਆ ਰਹਿੰਦਾ, ਪ੍ਰੇਮ ਦਾ ਉਛਾਲਾ ਰਹਿੰਦਾ ਹਮੇਸ਼ਾ। ਵੈਸੇ ਜਾਏ ਤਹਾਂ ਸੁਖਕਾਰੀ, ਜਿੱਥੇ ਕਾਕ ਪਸੰਦ ਸਾਧੂ ਹੈ ਅਤੇ ਹੋਰ ਸਾਧੂ ਬੈਠੇ, ਉੱਥੇ ਗੁਰੂ ਨਾਨਕ ਸਾਹਿਬ ਜੀ ਜਾ ਬੈਠੇ। ਮੈਂ ਮਰਦਾਨਾ ਜਿਨ ਸੰਗਾਰੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੈਂ ਸੀ, ਦੂਸਰੇ ਸਨ ਭਾਈ ਮਰਦਾਨਾ ਜੀ ਰਾਗੀ ਸਾਹਿਬਾਨ। ਕਥਾ ਕਰਨ ਤੇ ਹਟ ਗਾ ਜਬ ਹੀ, ਹੇ ਗੁਰੂ ਅੰਗਦ ਸਾਹਿਬ ਜੀ ਜਿਸ ਵੇਲੇ ਉਹ ਕਾਕ ਪਸੰਦ ਸਾਧੂ ਜਿਹੜੀ ਵਾਹਿਗੁਰੂ ਦੀ ਕਥਾ ਕਰ ਰਿਹਾ ਸੀ ਉਹਨੂੰ ਹਟ ਗਿਆ, ਇਸਨੇ ਕਥਾ ਦਾ ਭੋਗ ਪਾ ਦਿੱਤਾ। ਤੇਹ ਬੰਦਤ ਭੇ ਮਿਲ ਖਗ ਸਭ ਹੀ, ਜਿੰਨੇ ਉਹ ਬਿਹੰਗਮ ਸਾਧੂ ਸੀ ਸਾਰੇ ਮਿਲ ਮਿਲ ਕੇ ਜੋ ਕਾਕ ਪਸੰਦ ਸਾਧੂ ਨੂੰ ਮੱਥਾ ਟੇਕ ਰਹੇ, ਨਮਸ਼ਕਾਰਾਂ ਕਰ ਰਹੇ, ਉਹਦਾ ਧੰਨਵਾਦ ਕਰ ਰਹੇ ਹਨ। ਬਹਰੋ ਕੇਤਿਕ ਕਾਲ ਬਿਤਾਵਾ, ਇਸ ਤਰ੍ਹਾਂ ਫਿਰ ਜਦੋਂ ਨੇ ਬੈਠਿਆਂ ਬੈਠਿਆਂ ਕੋਈ ਸਮਾਂ ਬਤੀਤ ਕੀਤਾ ਹੈ। ਸ਼ਬਦ ਤਬ ਹੈ ਮਰਦਾਨੇ ਗਾਵਾ, ਫਿਰ ਭਾਈ ਮਰਦਾਨਾ ਜੀ ਨੇ ਰਵਾਬ ਲੈ ਕੇ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ। ਉਹ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਆਉਂਦਾ, ਰੇ ਮਨ ਐਸਾ ਹਰਸਨ ਪ੍ਰੀਤ ਕਰ ਜੈਸੀ ਜਲ ਕਮਲੇ, ਲਹਿਰੀ ਨਾਲ ਮਛਾੜ ਗਿਆ ਭੀ ਬਿਕਸੈ ਅਸਨੇਹ, ਜਲ ਮੈਂ ਜੀ ਉਪਾਏ ਕੈ ਬਿਨ ਜਲ ਮਰਨ ਤਰੇ, ਮਰਨੇ ਕਿਉਂ ਛੂਟੈ ਬਿਨ ਪਿਆਰ ਬਿਨ ਹਰ ਭਗਤ ਨ ਪਾਵੇ। ਇਸ ਤਰ੍ਹਾਂ ਦੇ ਉਹ ਲਫ਼ਜ਼ ਆਉਂਦੇ ਆ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ, ਜੋ ਅਦਕੋ ਤੋਂ ਸੁਖਨੋਤ ਮੰਤਨ ਸਾਂ ਸਰੀਰ, ਬਿਨ ਜਲ ਘੜੀ ਨ ਜੀਵਈ ਪ੍ਰਭ ਜਾਣੈ ਆਪੀਰ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ, ਜਲ ਥਲ ਥਲ ਹਰ ਜਲ ਥਲ ਥਲ ਹਰਿਆਵਲੇ ਬਿਨ ਜਨਮ ਬਣਨ ਤਰੇ। ਇਸ ਤਰ੍ਹਾਂ ਦੇ ਉਹ ਲਫ਼ਜ਼ ਉਹ ਸ਼ਬਦ ਵਿੱਚ ਆਉਂਦੇ ਹਨ। ਇਹ ਜਿਹੜਾ ਸ਼ਬਦ ਹੈ, ਰੇਮਨਾ ਐਸੀ ਹਰਸਾਂ ਪ੍ਰੀਤ ਕਰ ਜੈਸੀ ਕਮਲ ਕਮਲੇ, ਇਹ ਮਰਦਾਨੇ ਨੇ ਗਾਉਣਾ ਸ਼ੁਰੂ ਕਰ ਦਿੱਤਾ ਹੈ। ਦੋਹਰਾ ਸੁਣਤ ਸ਼ਬਦ ਭਾ ਪ੍ਰੇਮ ਤੇਹੇ। ਇਸ ਤਰ੍ਹਾਂ ਕਹਿੰਦੇ ਰਾਗੀ ਭਾਈ ਮਰਦਾਨੇ ਤੋਂ ਇਹ ਸ਼ਬਦ ਸੁਣ ਕੇ ਕਾਕ ਪਸੰਦ ਜਿਹੜਾ ਸਾਧੂ, ਉਹਦੇ ਮਨ ਦੇ ਵਿੱਚ ਬੜਾ ਪ੍ਰੇਮ ਪਿਆਰ ਆਇਆ ਹੈ। ਜਨ ਰਾਂਕਾ ਸ਼ਸ਼ ਦੇਖ, ਪੂਰਨਵਾਸੀ ਦੇ ਚੰਦਰਮਾ ਨੂੰ ਦੇਖ ਕੇ ਕੋਈ ਪ੍ਰਸੰਨ ਹੋ ਜਾਂਦੇ, ਇਸ ਤਰ੍ਹਾਂ ਦੇਖ ਕੇ ਪ੍ਰਸੰਨ ਹੋ ਗਏ ਹਨ ਸਾਰੇ ਹੀ। ਵਧਿਓ ਆਨੰਦ ਦੋ ਦਦ ਅਧਿਕ, ਸਾਰਿਆਂ ਸਾਧੂਆਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਆਨੰਦ ਦਾ ਸਮੁੰਦਰ ਵਧ ਗਿਆ। ਜਿਵੇਂ ਪੂਰਨਵਾਸੀ ਦੇ ਚੰਦਰਮਾ ਨੂੰ ਉਸ ਜਿਹੜਾ ਸਮੁੰਦਰ ਹੈ ਉਛਾਲੇ ਮਾਰਦਾ, ਜਵਾਰ ਭਾਟਾ ਦੇ ਵਿੱਚ ਆਉਂਦਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਮਹਾਰਾਜ ਨੂੰ ਦੇਖ ਕੇ ਸਾਰਿਆਂ ਦੇ ਹਿਰਦੇ ਵਿੱਚ ਉਹ ਆਨੰਦ ਦਾ ਸਮੁੰਦਰ ਵਧ ਗਿਆ ਹੈ, ਯਾਨੀ ਆਨੰਦ ਉਛਲ ਪਿਆ ਹੈ। ਲੱਗੀ ਸਮਾਧ ਵਿਸ਼ੇਖ, ਇਹ ਜਿਹੜਾ ਕਾਕ ਸੁਣਦਾ ਹੈ ਜੀ, ਤਾਂ ਵਿਸ਼ੇਸ਼ ਕਰਕੇ ਸ਼ਬਦ ਸੁਣਦਿਆਂ ਸੁਣਦਿਆਂ ਸਮਾਧੀ ਹੀ ਲੱਗ ਗਈ ਹੈ। ਚੌਪਈ ਗਾਇਓ ਕਿਤਕ ਕਾਲ ਮਰਦਾਨੇ, ਇਸ ਤਰ੍ਹਾਂ ਕੁਝ ਸਮਾਂ ਭਾਈ ਮਰਦਾਨਾ ਜੀ ਨੇ ਸ਼ਬਦ ਗਾਇਨ ਕੀਤਾ ਹੈ। ਪੁਨ ਤੂਸ਼ਨ ਬੈਸਿਓ ਤੇ ਹਿਥਾਨੇ, ਉਸ ਤੋਂ ਬਾਅਦ ਉਸੇ ਅਸਥਾਨ ਤੇ ਮਰਦਾਨਾ ਚੁੱਪ ਚਾਪ ਹੋ ਕੇ ਬੈਠ ਗਿਆ। ਲੋਚਨ ਕਾਕ ਪਸੁੰਡ ਉਗਾਰੇ, ਸਮਾਧੀ ਤੋਂ ਅਥਾਨ ਹੋਇਆ ਕਾਕ ਪਸੁੰਡ ਸਾਧੂ ਨੇ ਨੇਤਰ ਜੇ ਖੋਲੇ ਹਨ। ਮਧੁਰ ਮ੍ਰਿਦੁਲ ਮੁਖ ਬਚਨ ਉਚਾਰੇ, ਆਪਣੇ ਮੁਖ ਤੋਂ ਬੜੇ ਮਿੱਠੇ ਤੇ ਕੋਮਲ ਬਚਨ ਕਹੇ ਹਨ। ਕਿਹ ਕੋ ਇਹੋ ਸ਼ਬਦ ਤੈ ਗਾਵਾ, ਮਰਦਾਨੇ ਨੂੰ ਇਸ਼ਾਰਾ ਜਿਹਾ ਕਰਕੇ ਕਹਿਣ ਲੱਗਿਆ ਵੀ ਅਰਬਾਬ ਦੇ ਨਾਲ ਕਿਹਦਾ ਸ਼ਬਦ ਤੂੰ ਇਹ ਗਾਇਨ ਕੀਤਾ ਹੈ। ਮਹਾ ਮੋਹ ਬਨ ਕੋ ਜਿਉ ਦਾਵਾ, ਜਿਹੜਾ ਸਰੀਰ ਦੇ ਅੰਦਰ ਮਹਾਨ ਮੋਹ ਹੈ ਉਹਨੂੰ ਕਹਿੰਦੇ ਸਾੜਨ ਵਾਸਤੇ, ਜਿਵੇਂ ਜੰਗਲ ਦੀ ਅੱਗ ਹੁੰਦੀ ਹੈ ਨਾ, ਕਹਿੰਦੇ ਜੰਗਲ ਦੀ ਅੱਗ ਵਰਗਾ ਇਹ ਸ਼ਬਦ। ਜਿਹ ਕੇ ਸੁਣ ਤਿਓ ਪ੍ਰੇਮ ਉਮੰਗਾ, ਇਸ ਵੇਹੀ ਸ਼ਬਦ ਦੇ ਸੁਣਦਿਆਂ ਮੇਰੇ ਹਿਰਦੇ ਅੰਦਰ ਬੜਾ ਭਾਰੀ ਪ੍ਰੇਮ ਪਿਆਰ ਪੈਦਾ ਹੋ ਗਿਆ, ਉਛੜਿਆ ਹੈ। ਰਾਗ ਵਿਖੈ ਗਾਇਓ ਹਿਤ ਸੰਗਾ, ਰਾਗ ਦੇ ਵਿੱਚ ਬੜਾ ਪ੍ਰੇਮ ਦੇ ਨਾਲ ਇਹ ਸ਼ਬਦ ਗਾਇਆ ਹੈ। ਕਿਸ ਦਾ ਸ਼ਬਦ ਹੈ? ਤਿਹ ਕੋ ਨਾਮ ਬਤਾਵਹੁ ਮੋਹੀ, ਇਹਨਾਂ ਦਾ ਇਹ ਸ਼ਬਦ ਗਾਇਆ ਹੈ, ਤੂੰ ਵੀ ਗਾਉਣ ਵਾਲੇ ਉਹਨਾਂ ਦਾ ਮੈਨੂੰ ਨਾਮ ਦੱਸ। ਭਗਤ ਰੰਗ ਮਹਿ ਰੰਗਿਓ ਹੋਹੀ, ਜਿਨ੍ਹਾਂ ਦਾ ਸ਼ਬਦ ਨੂੰ ਗਾਇਆ ਹੈ ਨਾ, ਬਹੁਤ ਹੀ ਭਗਤੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਏਗਾ ਮਹਾਨ। ਸੁਣ ਮਰਦਾਨੇ ਬਚਨ ਬਖਾਨਾ, ਕਾਕ ਪਸੰਡ ਸਾਧੂ ਤੋਂ ਸੁਣ ਕੇ ਮਰਦਾਨੇ ਨੇ ਤਦੋਂ ਬਚਨ ਕਿਹਾ ਇਸ ਨੂੰ। ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ, ਦੇਹਕ ਪਸੰਡ ਰਿਖੀ ਜੀ, ਗੁਰੂ ਨਾਨਕ ਸਹਿ ਮਹਾਰਾਜ ਜੋ ਸਭ ਤੋਂ ਮਹਾਨ ਤੇ ਗੁਣਾਂ ਦੀ ਖਾਨ ਹਨ। ਇਨਕੋ ਸ਼ਬਦ ਆਹੈ ਜੋ ਗਾਵਾ, ਇਹ ਗੁਰੂ ਨਾਨਕ ਸਾਹਿਬ ਜੀ ਹੈ, ਇਹਨਾਂ ਦਾ ਸ਼ਬਦ ਉਚਾਰਨ ਕੀਤਾ ਜੋ ਮਿਹਰਬਾਬ ਦੇ ਨਾਲ ਇਹ ਗਾਇਨ ਕੀਤਾ ਹੁਣੇ ਹੁਣੇ ਹੀ। ਨਿਰੰਕਾਰ ਅਵਤਾਰ ਸੁਹਾਵਾ, ਜਿਹੜੇ ਗੁਰੂ ਨਾਨਕ ਸਾਹਿਬ ਹੈ ਜਿਹਨਾਂ ਦਾ ਸ਼ਬਦ ਗਾਇਆ ਹੈ ਮੈਂ, ਨਿਰੰਕਾਰ ਦਾ ਸਰੂਪ ਹੈ, ਸੁਹਾਏਵਾਨ ਹੋ ਰਹੇ। ਕਾਕ ਪਸੁੰਡ ਸੁਣਿਓ ਇਹ ਵਕਾਨਾ, ਮਰਦਾਨੇ ਤੋਂ ਇਹ ਕਾਕ ਪਸੁੰਡ ਸਾਧੂ ਨੇ ਆਪਣੇ ਕੰਨਾਂ ਵਿੱਚ ਸੁਣਿਆ ਹੈ। ਤੂਰਨ ਆਏ ਚਰਨ ਲਪਟਾਨਾ, ਉਸੇ ਵੇਲੇ ਕਾਕ ਪਸੁੰਡ ਸਾਧੂ ਬੜੀ ਛੇਤੀ ਆ ਕੇ ਮਹਾਰਾਜ ਦੇ ਚਰਨੀ ਲੱਗਿਆ ਹੈ। ਤਿਹ ਕੋ ਪਿੱਖ ਪੰਖੀ ਸਭ ਆਏ, ਆਪਣੇ ਜਿਹੜਾ ਹੁਣ ਸਾਧੂ ਮੁਖੀ ਉਹਨੂੰ ਵੇਖ ਕੇ ਜਿੰਨੇ ਸਾਧੂ ਵਿਹੰਗਮ ਉਹ ਵੀ ਆ ਪਹੁੰਚੇ ਹਨ। ਬੰਦਹ ਚਰਨ ਕਮਲ ਸੁਖ ਪਾਏ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕਰ ਰਹੇ ਅਤੇ ਸੁਖ ਪਾ ਰਹੇ ਉਹ ਸਾਧੂ। ਕਾਕ ਪਸੁੰਡ ਜੋਰ ਜੁਗ ਹਾਥਾ, ਇੱਧਰ ਜਿਹੜਾ ਕਾਕ ਪਸੁੰਡ ਇਸਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਰਨਾਂ ਤੇ ਮੱਥਾ ਟੇਕ ਕੇ ਤੇ ਦਿਓਵੇਂ ਹੱਥ ਜੋੜ ਕੇ ਬੋਲਿਓ ਬਚਨ ਪ੍ਰਭੂ ਕੇ ਸਾਥਾ। ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਦੇ ਸਾਥਿਓਂ ਬਚਨ ਬੋਲਿਆ ਚੱਲਿਆ ਹੈ। ਇਹ ਸੁਧ ਮੋਕੋ ਹੁਤੀ ਅਗਾਰੀ। ਗੁਰੂ ਨਾਨਕ ਸਾਹਿਬ ਆਪ ਜੀ ਦੇ ਆਉਣ ਤੋਂ ਪਹਿਲਾਂ ਮੈਨੂੰ ਬੜੀ ਭਾਰੀ ਖਬਰ ਹੋਇਆ ਸੀ। ਪ੍ਰਗਟ ਹਰ ਕਲ ਕਾਲ ਮਝਾਰੀ। ਕਲ ਯੁਗ ਦੇ ਸਮੇਂ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਕਹਿੰਦੇ ਪ੍ਰਗਟ ਹੋਵੇਗਾ, ਆਪ ਅਵਤਾਰ ਧਾਰ ਕੇ ਆਏਗਾ। ਜਾਉ ਬਿਲੋਕਨ ਰੂਪ ਕਿਰਪਾਲਾ। ਜਦੋਂ ਵਾਹਿਗੁਰੂ ਅਵਤਾਰ ਧਾਰੂਗਾ ਵੀ ਉਹ ਦਿਆਲੂ ਕਿਰਪਾਲੂ ਦਾ ਸਰੂਪ ਮੈਂ ਦੇਖਣ ਜਾਊ, ਦਰਸ਼ਨ ਕਰਨ ਜਾਵਾਂਗਾ। ਯਹੀ ਚਾਹ ਥੀ ਹਿਰਦੇ ਵਿਸਾਲਾ। ਇਸ ਤਰ੍ਹਾਂ ਦੀ ਮੇਰੇ ਹਿਰਦੇ ਵਿੱਚ ਬੜੀ ਤਕੜੀ ਚਾਹਨਾ ਸੀ, ਇੱਛਾ ਹੈ ਸੀ। ਦੈਵ ਯੋਗ ਤੇ ਆਇ ਸਮੀਪਾ। ਰੱਬ ਦੀ ਨੇਤ ਨਾਲ ਪਰਮੇਸ਼ਰ ਦੇ ਸਵਭਾਵ ਨਾਲ ਤੁਸੀਂ ਤਾਂ ਮੇਰੇ ਕੋਲ ਆਪ ਹੀ ਆ ਗਏ ਹੋ। ਦੀਨ ਦਰਸ ਬੇਦੀ ਕੁਲ ਦੀਪਾ। ਇਹ ਬੇਦੀਆਂ ਦੇ ਕੁਲ ਦੇ ਪ੍ਰਕਾਸ਼ਕ ਰੂਪ ਸਤਿਗੁਰੂ ਪਰਮੇਸ਼ਰ ਰੂਪ ਤੁਸੀਂ ਇੱਥੇ ਆ ਕੇ ਮੈਨੂੰ ਦਰਸ਼ਨ ਬਖਸ਼ ਦੇ। ਕੀਨ ਮਨੋਰਥ ਪੂਰਨ ਮੇਰਾ। ਤਾਂ ਮੇਰੇ ਮਨ ਦਾ ਬਹੁਤ ਸਮੇਂ ਦਾ ਫੁਰਨਾ ਸੀ, ਅੱਜ ਤੁਸੀਂ ਦਰਸ਼ਨ ਦੇ ਕੇ ਪੂਰਾ ਕਰ ਦਿੱਤਾ ਹੈ। ਲੋਚਨ ਸੰਗ ਰੂਪ ਤਵ ਹੇਰਾ। ਕਹੇ ਗੁਰੂ ਨਾਨਕ ਸਾਹਿਬ, ਇਹਨਾਂ ਅੱਖਾਂ ਨਾਲ ਮੈਂ ਆਪ ਜੀ ਦਾ ਸੋਹਣਾ ਸਰੂਪ ਤੱਕ ਲਿਆ, ਦਰਸ਼ਨ ਕਰ ਲਏ ਹਨ। ਕਲੀ ਕਾਲ ਮਤ ਮੰਦ ਬਿਮੂਡਾ। ਗੁਰੂ ਨਾਨਕ ਸਾਹਿਬ ਕਲ ਯੁਗ ਦੇ ਸਮੇਂ ਵਿੱਚ ਜਿੰਨੇ ਲੋਕ ਸਾਰੇ ਮੂਰਖ ਮਤ ਵਾਲੇ ਹੈ। ਧਰਮ ਭ੍ਰਿਸ਼ਟ ਤੇ ਮੋਹ ਅਰੂਢਾ। ਹਾਏ, ਧਰਮ ਤੋਂ ਵੀ ਭ੍ਰਿਸ਼ਟ ਹੋਏ ਆ, ਮੋਹ ਦੇ ਵਿੱਚ ਫਸੇ ਪਏ। ਤਿੰਨ ਕੋ ਦੇਨੇ ਹੇਤ ਸੋ ਪੰਥਾ। ਇਹੋ ਜਿਹੇ ਮਹਾਂਮੂਰਖਾਂ ਨੂੰ ਚੰਗਾ ਭਾਵ ਭਗਤੀ ਦਾ ਰਸਤਾ ਦੇਣ ਵਾਸਤੇ। ਖੋਵਨ ਹਿਰਦੇ ਕੋ ਮਤ ਕੀ ਗ੍ਰੰਥਾ। ਹਿਰਦੇ ਵੇ ਜਿਹੜੀ ਖੋਟੀ ਬੁੱਧੀ ਗੰਢ ਵੱਜੀ ਪਈ, ਇਹਨੂੰ ਖੂਨ ਖੋਣ ਵਾਸਤੇ, ਤੋੜਨ ਵਾਸਤੇ। ਧਰ ਪਰ ਨਰ ਸਰੀਰ ਕੋ ਧਾਰਾ। ਮਾਰਾ ਧਰਤੀ ਉੱਪਰ ਮਨੁੱਖਾ ਸਰੀਰ ਧਾਰਨ ਕੀਤਾ ਹੋਇਆ। ਤੀਨ ਲੋਕ ਕੇ ਤੁਮ ਆਧਾਰਾ। ਤਾਂ ਮਾਰਾ ਗੁਰੂ ਨਾਨਕ ਸਾਹਿਬ, ਤੁਸੀਂ ਪਰਮੇਸ਼ਰ ਰੂਪ ਹੋਣ ਕਰਕੇ ਤਿੰਨਾਂ ਲੋਕਾਂ ਦੇ ਆਸਰਾ ਰੂਪ ਹੋ ਜੀ। ਆਏ ਜੇ ਰਾਵਰ ਚਰਨਨ ਸ਼ਰਨਾ। ਜਿਹੜਾ ਵੀ ਗੁਰੂ ਨਾਨਕ ਸਾਹਿਬ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏਗਾ, ਕਿਉਂ ਨਾ ਤਰੈ ਜਗ ਜਨਮ ਰੋ ਮਰਨਾ। ਸੰਸਾਰ ਤੇ ਜਿਹੜਾ ਜੰਮਣ ਮਰਨ ਦਾ ਮਹਾਨ ਦੁੱਖ ਹੈ, ਇਹ ਤੋਂ ਕਿਉਂ ਨੀ ਤਰੇਗਾ, ਕਿਉਂ ਨੀ ਪਾਰ ਲੰਘੇਗਾ। ਕਰ ਹੈ ਬਚਨ ਤੁਮਰੇ ਜੋ ਕਮਾਵਨ। ਤੁਹਾਡੇ ਆ ਬਾਣੀ ਵਿੱਚ ਬਚਨ ਕਹੇ, ਇਹਨਾਂ ਨੂੰ ਕਮਾਉਣਾ ਕਰੇਗਾ ਕੋਈ। ਸੇ ਨਰ ਤੀਰਥ ਕਰ ਹੈ ਪਾਵਨ। ਮਨੁੱਖ ਮਹਾਨ ਤੋਂ ਮਹਾਨ ਹੋ ਜਾਏਗਾ, ਉਹ ਤਾਂ ਜਿੱਥੇ ਤੀਰਥਾਂ ਤੇ ਜਾਏਗਾ ਉਹ ਤੀਰਥਾਂ ਨੂੰ ਵੀ ਪਵਿੱਤਰ ਕਰ ਦੇਵੇਗਾ। ਜਿਸ ਮਹਿ ਸ਼ਕਤ ਗਿਆਨ ਕੀ ਰਾਖੀ। ਹਾਂ, ਜਿਸ ਬਾਣੀ ਦੇ ਸ਼ਬਦ ਵਿੱਚ ਆਪ ਜੀ ਨੇ ਬੜੀ ਭਾਰੀ ਬ੍ਰਹਮ ਗਿਆਨ ਦੀ ਤਾਕਤ ਰੱਖੀ ਹੋਈ ਹੈ। ਤੇ ਪੜ ਕਿਉਂ ਨਾ ਹੋਏ ਗਤ ਕਾਂਖੀ। ਉਸ ਆਪ ਜੀ ਦੇ ਸ਼ਬਦ ਨੂੰ ਪੜ ਕੇ ਕਿਉਂ ਨੀ ਕੋਈ ਮੁਕਤੀ ਦੀ ਇੱਛਾ ਵਾਲਾ ਹੋਵੇਗਾ। ਦੋਹਰਾ ਸ੍ਰੀ ਨਾਨਕ ਬੋਲੇ ਤਬ ਹੈ। ਕਾਕ ਪਸੰਦ ਸਾਧੂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਤਦੋਂ ਇਉਂ ਬੋਲੇ, ਸਭ ਗੁਣ ਮੈਂ ਪ੍ਰਧਾਨ। ਕਾਕ ਪਸੰਦ ਸਾਧੂ ਆ ਸਾਰਿਆਂ ਗੁਣਾਂ ਵਿੱਚ ਮਹਾਨ ਹੈ। ਭਗਤ ਨਿਰੰਤਰ ਕਰਤ ਹੋ ਕੇ ਦਿਨੇ ਰਾਤ ਇੱਕ ਰਾਸ ਪਰਮੇਸ਼ਰ ਦੀ ਤੂੰ ਭਰਤੀ ਕਰਦਾ ਰਹਿਣਾ ਹੈ। ਸਰੋਤਨ ਬਿਖੈ ਮਹਾਨ। ਜਿਹੜੇ ਕੋਈ ਕਥਾ ਸੁਣਨ ਵਾਲੇ ਸਰੋਤੇ, ਉਹਨਾਂ ਵਿੱਚੋਂ ਵੀ ਤੂੰ ਮਹਾਨ ਸਰੋਤਾ ਹੈ। ਸਤਿਗੁਰ ਦੀਨਾ ਨਾਥ ਜੀ, ਉਸ ਵੇਲੇ ਜੋ ਗਰੀਬਾਂ ਦੇ ਮਾਲਕ, ਉਹਨਾਂ ਨੂੰ ਕਹਿਣ ਲੱਗਿਆ ਏਕਾਕ ਪਸੰਦ ਰਿਖੀ ਜੈ ਮੋਹ ਸਹਾਏ। ਗੁਰੂ ਨਾਨਕ ਸਾਹਿਬ, ਇੱਕ ਮੇਰੀ ਸਹਾਇਤਾ ਹੋਰ ਕਰੀਏ ਜੀ। ਸਰੋਤੇ ਕਿਸ ਪ੍ਰਕਾਰ ਕੇ। ਮਹਾਰਾਜ, ਜਿਹੜੇ ਸਰੋਤੇ ਉਹ ਕਿੰਨੇ ਤਰ੍ਹਾਂ ਦੇ ਹੁੰਦੇ। ਤੀਜੈ ਮੋਹਿ ਬਤਾਏ। ਮੈਨੂੰ ਮਹਾਰਾਜ ਨਿਰਣਾ ਕਰਕੇ ਖੋਲ ਕੇ ਦੱਸ ਦਈਏ ਜੀ। ਚੌਪਈ ਸਰੋਤਾ ਜਗ ਮਹਿ ਪੰਜ ਪ੍ਰਕਾਰ। ਨਾਨਕ ਸਾਹਿਬ ਜੀ ਕਹਿਣ ਲੱਗੇ ਹੈ ਵੀ ਕਾਗਸੰਡ ਸਾਧੂ, ਸੰਸਾਰ ਦੇ ਜਿਹੜੇ ਕਥਾ ਸੁਣਨ ਵਾਲੇ ਸਰੋਤੇ ਉਹ ਪੰਜ ਤਰ੍ਹਾਂ ਦੇ ਹੁੰਦੇ। ਸੋ ਤੋ ਤੁਮ ਸੋ ਕਰੋ ਉਚਾਰਾ। ਭਾਈ ਤੋਂ ਹੁਣ ਪੁੱਛ ਲਿਆ, ਤੇਰੇ ਸਾਥ ਵੱਖਰੋ ਵੱਖਰੇ ਸਰੋਤਿਆਂ ਸੰਬੰਧੀ ਅਸੀਂ ਤੈਨੂੰ ਕਹਿ ਦਿੰਦੇ ਹਾਂ, ਦੱਸ ਦਿੰਦੇ ਹਾਂ। ਰਾਗ ਰਾਗਨੀ ਸਮਝ ਹੈ ਇੱਕ ਤਾਂ ਸਰੋਤੇ ਇਹੋ ਜਿਹੇ ਹੁੰਦੇ ਹਨ ਵੀ ਜਿਹੜੀਆਂ ਕਿਹੜੀ ਰਾਗਨੀ ਵਿੱਚ ਗਾ ਰਿਹਾ ਜਾਂ ਰਾਗ ਵਿੱਚ ਗਾ ਰਿਹਾ, ਰਾਗ ਰਾਗਨੀਆਂ ਦੀ ਸਮਝ ਹੀ ਰੱਖਦੇ ਹਨ ਵੀ ਇਹ ਸ੍ਰੀ ਰਾਗ ਗਾ ਰਿਹਾ ਕਿ ਮਲਾਰ ਰਾਗ ਗਾ ਰਿਹਾ। ਬਸ ਇੰਨਾ ਕੁ ਗਿਆਨ ਰਾਗ ਰਾਗਨੀਆਂ ਤੱਕ ਹੀ ਰੱਖਦੇ ਆ, ਬਾਕੀ ਵੀ ਰਾਗ ਵਿੱਚ ਕੀ ਗਾ ਰਿਹਾ ਉੱਥੋਂ ਤੱਕ ਉਹਦਾ ਨਹੀਂ ਕੋਈ ਸੰਬੰਧ ਹੁੰਦਾ ਹੈ। ਸਿਰਫ ਰਾਗ ਰਾਗਨੀਆਂ ਤੱਕ ਹੀ ਨਿਰਭਰ ਹੁੰਦੇ, ਰਾਗ ਰਾਗਨੀਆਂ ਹੀ ਸੁਣਦੇ ਹਨ। ਦੂਜਾ ਸੁਰ ਕਾ ਲਖੈ ਵਿਵੇਕਾ, ਦੂਜਾ ਜਿਹੜਾ ਸਰੋਤਾ ਕਹਿੰਦੇ ਵੀ ਇਹ ਸੁਰ ਵਿੱਚ ਗਾ ਰਿਹਾ ਕਿ ਬੇਸੁਰਾ ਗਾ ਰਿਹਾ ਹੈ। ਜੇ ਤਾਂ ਸੁਰ ਵਿੱਚ ਗਾ ਰਿਹਾ ਫਿਰ ਤਾਂ ਕਹਿੰਦੇ ਬਹੁਤ ਵੀ ਇਹਨੇ ਮਿਹਨਤ ਕੀਤੀ ਹੈ, ਅਤੇ ਜੇ ਉਹ ਇਸ ਤਰ੍ਹਾਂ ਗਾ ਰਿਹਾ ਕਹਿੰਦੇ ਫਿਰ ਵੀ ਇਹ ਸ਼ਬਦ ਤਾਂ ਗਾਉਂਦਾ ਪਰ ਗਾਉਂਦਾ ਰਾਗ ਵਿੱਚ ਬੇਸੁਰਾ ਹੈ, ਵੀ ਸੁਰ ਵਿੱਚ ਨਹੀਂ ਗਾਉਂਦਾ। ਇਸ ਤਰ੍ਹਾਂ ਕਹਿੰਦੇ ਵੀ ਇਹ ਸੁਰ ਵਿੱਚ ਗਾ ਰਿਹਾ ਹੈ ਜਾਂ ਬੇਸਰਾ ਗਾ ਰਿਹਾ, ਇਸ ਤਰ੍ਹਾਂ ਇਹ ਗਿਆਨ ਨੂੰ ਸਮਝਦੇ ਹਨ। ਤੀਜੋ ਤਾਲ ਸੁਣਹਿ ਹਿਤ ਦੇ, ਤੀਜਾ ਸਰੋਤਾ ਇਹ ਹੁੰਦਾ ਹੈ ਕਹਿੰਦੇ ਜਿਹੜੇ ਕੋਈ ਤਾਲ ਹੁੰਦਾ ਵੀ ਇਹ ਬੇ ਤਾਲ ਵਿੱਚ ਗਾ ਰਿਹਾ, ਜੋੜੀ ਠੀਕ ਵੱਜ ਰਹੀ ਹੈ, ਇਸੇ ਤਰ੍ਹਾਂ ਮਰਦੰਗ ਠੀਕ ਵੱਜ ਰਿਹਾ, ਛੈਣੇ ਠੀਕ ਵੱਜ ਰਹੇ ਹੈ, ਚਿਮਟਾ ਠੀਕ ਵੱਜ ਰਿਹਾ, ਖੜਤਾਲਾਂ ਠੀਕ ਵੱਜ ਰਹੀਆਂ। ਕਹਿੰਦੇ ਸਿਰਫ ਜਿਹੜਾ ਕੋਈ ਤਾਲ ਵੱਜ ਰਿਹਾ ਨਾ ਉਹਨੂੰ ਹਿੱਤ ਦੇ ਕੇ ਸੁਣਦੇ ਹੈ ਵੀ ਠੀਕ ਹੈ, ਤਾਲ ਵੱਜ ਰਹੇ ਹਨ, ਜੋੜੀ ਠੀਕ ਵੱਜ ਰਹੀ ਹੈ। ਚਤੁਰਥ ਬਾਦਿਤ ਤੇ ਰਸ ਲੇ, ਚੌਥਾ ਜਿਹੜੇ ਕਹਿੰਦੇ ਐਨ ਜਿਹੜੇ ਕੋਈ ਵੱਜੇ ਹੁੰਦੇ ਨਾ ਸਾਜ਼ ਵੱਜਦੇ ਹੁੰਦੇ ਹੈ, ਉਹਨਾਂ ਦੀ ਜਿਹੜੀ ਆਵਾਜ਼ ਨਿਕਲ ਹੁੰਦੀ ਹੈ ਸਾਜ਼ਾਂ ਦੀ, ਉਹਨਾਂ ਦਾ ਰਸ ਹੀ ਲੈਂਦੇ ਵੀ ਸਾਜ਼ ਦੀ ਜਿਹੜੀ ਧੁਨੀ ਉਹਦੇ ਵਿੱਚ ਉਹਨਾਂ ਦਾ ਮਨ ਲੱਗਾ ਹੁੰਦਾ ਹੈ। ਪੰਚਮ ਸ਼ਬਦ ਅਰਥ ਕੋ ਚੀਨਾ, ਕਹਿੰਦੇ ਪੰਜਵਾਂ ਸਰੋਤ ਹੈ ਸਭ ਤੋਂ ਉੱਤਮ, ਜਿਹੜਾ ਕੋਈ ਉਹ ਕਹਿੰਦੇ ਗਾਇਨ ਹੋ ਰਿਹਾ ਨਾ ਸ਼ਬਦ, ਉਹਦੇ ਸ਼ਬਦ ਦੇ ਵਿੱਚ ਜਿਹੜਾ ਕੋਈ ਅਰਥ ਹੈ ਉਹਨੂੰ ਉਹ ਪਛਾਣਦਾ ਹੁੰਦਾ ਹੈ। ਤਾਤ ਪਰਜ ਸਮਝੰਤ ਪ੍ਰਵੀਨਾ, ਉਹ ਜਿਹੜਾ ਸਿਆਣਾ ਸਰੋਤ ਹੈ ਫਿਰ ਸ਼ਬਦ ਦੇ ਜਿਹੜੇ ਅਰਥ ਸਮਝ ਕੇ ਉਹਦੇ ਵਿੱਚ ਵੀ ਜਿਹੜਾ ਕੋਈ ਤਾਤ ਪਰਜ ਹੈ ਪ੍ਰਯੋਜਨ ਹੈ ਸਿਧਾਂਤ ਹੈ ਉਹਨੂੰ ਸਮਝਦਾ ਹੈ ਤੇ ਹਿਰਦੇ ਵਿੱਚ ਵਸਾਉਂਦਾ ਹੈ। ਇਹ ਨਹੀਂ ਵੀ ਚਲੋ ਅਰਥ ਸੁਣ ਲਏ ਨਾ, ਉਹ ਅਰਥਾਂ ਦੇ ਜਿਹੜਾ ਅਰਥ ਹੋਇਆ ਉਹਦੇ ਵਿੱਚ ਸਿਧਾਂਤ ਕੀ ਹੈ, ਉਹ ਕਹਿਣ ਦਾ ਪ੍ਰਯੋਜਨ ਕੀ ਹੈ ਉਹਨੂੰ ਸਮਝ ਕੇ ਅਤੇ ਉਹ ਜਿਹੜਾ ਸਿਧਾਂਤ ਉਸਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ। ਸੋ ਸਭ ਹਿੰਨ ਤੇ ਲਖੋ ਮਹਾਨਾ, ਕਹਿੰਦੇ ਕਾਗਸਰ ਸਾਧੂ ਜਿਹੜਾ ਸ਼ਬਦ ਗਾਇਆ ਜਾ ਰਿਹਾ ਹੈ ਉਹ ਸ਼ਬਦ ਦੇ ਜਿਹੜੇ ਅਰਥ ਹਨ ਉਹਨਾਂ ਨੂੰ ਸਮਝ ਕੇ ਜਿਹੜਾ ਸਿਧਾਂਤ ਨੂੰ ਸਮਝਦਾ ਧਾਰਦਾ ਹੈ ਉਹ ਸਭ ਤੋਂ ਉੱਤਮ ਹੈ ਮਹਾਨ ਹੈ ਸਰੋਤਾ। ਅਰਥ ਸਮਝ ਕਾ ਗੁਣ ਤੋ ਸੁਜਾਨਾ, ਜਿਹੜਾ ਅਰਥ ਸਮਝ ਕੇ ਫਿਰ ਉਸ ਤੋਂ ਬਾਅਦ ਉਹਦੀ ਬਾਅਦ ਵਿੱਚ ਵਿਚਾਰ ਕਰਦਾ ਹੈ। ਜਾਂ ਤੇ ਹੋ ਸਭ ਵਿਖੇ ਵਡੇਰੇ, ਇਸ ਕਰਕੇ ਕਾਕ ਪਸੰਦ ਰਿਖੀ ਜੀ ਤੁਸੀਂ ਸਰੋਤਿਆਂ ਵਿੱਚੋਂ ਸਭ ਤੋਂ ਮਹਾਨ ਵੱਡੇ ਸਰੋਤੇ ਹੋ, ਵੀ ਇਹ ਸ਼ਬਦ ਮਰਦਾਨੇ ਨੇ ਗਾਇਆ ਹੈ ਤੁਸੀਂ ਅਰਥ ਸੁਣ ਕੇ ਫਿਰ ਸਿਧਾਂਤ ਜਾਣ ਲਿਆ, ਇਸ ਕਰਕੇ ਤੁਸੀਂ ਮਹਾਨ ਸਰੋਤੇ ਹੋ। ਸਮਝ ਅਰਥ ਸੁਖ ਪਾਏ ਕਨੇਰੇ, ਸ਼ਬਦ ਦੇ ਅਰਥਾਂ ਨੂੰ ਪੰਗ ਸਮਝ ਕੇ ਤੇ ਬੜਾ ਭਾਰੀ ਮਨ ਵਿੱਚ ਸੁਖ ਪਾਇਆ ਤੁਸਾਂ ਨੇ। ਪ੍ਰੇਮ ਭਗਤ ਮਹਿ ਨਿਤ ਮਨ ਲੀਨਾ, ਤਾਂ ਕਾਕ ਪਸੰਦ ਰਖੀ ਜੀ ਤੁਹਾਡਾ ਜਿਹੜਾ ਮਨ ਹੈ ਹਮੇਸ਼ਾ ਪ੍ਰੇਮਾ ਭਗਤੀ ਵਿੱਚ ਲੀਨ ਰਹਿੰਦਾ ਹੈ। ਚਿਰੰਜੀਵ ਹੋ ਅਧਿਕ ਪ੍ਰਵੀਨਾ, ਚਿਰੰਜੀਵੀ ਹੋ ਤੇ ਬਹੁਤ ਫਿਰ ਤੁਸੀਂ ਸਿਆਣੇ ਵੀ ਹੋ, ਵੀ ਬਹੁਤਾ ਜਿੰਦਾ ਰਹੇ ਬੁੱਢਾ ਹੋ ਜਾਏ ਫਿਰ ਮੱਤ ਮਾਰੀ ਜਾਂਦੀ ਹੈ ਨਾ, ਕਹਿੰਦੇ ਨਹੀਂ ਵੱਡੀ ਉਮਰ ਵਾਲੇ ਹੋਣ ਕਰਕੇ ਵੀ ਤੁਸੀਂ ਸਿਆਣੇ ਹੋ, ਤੁਹਾਨੂੰ ਸਭ ਕੁਛ ਪਤਾ ਹੈ। ਅਰਥ ਵਿਚਾਰ ਹੈ ਜੋ ਹਿਤ ਲਾਏ, ਕਹਿੰਦੇ ਹੈ ਕਾਗਸਣ ਜੀ ਜਿਹੜੇ ਕੋਈ ਸਰੋਤੇ ਹੈ ਸੁਣਨ ਵਾਲੇ ਜਿਹੜੇ ਕੋਈ ਪ੍ਰੇਮ ਲਾ ਕੇ ਅਰਥਾਂ ਦੀ ਵਿਚਾਰ ਕਰਦੇ ਹਨ। ਸੋ ਸਰੋਤਾ ਰਸ ਸੋ ਤ੍ਰਿਪਤਾਏ, ਉਹ ਅਸਲੀ ਸਰੋਤਾ ਹੈ ਉਹ ਰਸ ਦੇ ਨਾਲ ਐਨ ਤਰਪਤ ਹੋ ਜਾਂਦੇ ਹਨ। ਔਰ ਜੇ ਸਰੋਤਾ ਚਾਰ ਪ੍ਰਕਾਰੀ, ਔਰ ਜਿਹੜੇ ਪਹਿਲਾਂ ਸਰੋਤੇ ਤੈਨੂੰ ਦੱਸੇ ਨਾ ਚਾਰ ਤਰ੍ਹਾਂ ਦੇ, ਇੱਕ ਤਾਂ ਸਿਰਫ ਰਾਗ ਰਾਗ ਨਹੀਂ ਸਮਝਦੇ ਹੈ, ਦੂਜੇ ਸੁਰ ਸੁਰ ਨੂੰ ਦਾ ਗਿਆਨ ਰੱਖਦੇ ਹੈ, ਤੀਜੇ ਇਸ ਤਰ੍ਹਾਂ ਜਿਹੜਾ ਕੋਈ ਤਾਲ ਹੈ ਉਹਨੂੰ ਹਿੱਤ ਦੇ ਕੇ ਸੁਣਦੇ ਹੈ, ਚੌਥੇ ਸਾਜਾਂ ਦਾ ਰਸ ਜਲ ਲੈਂਦੇ ਹੈ ਛਣਕਾਟ ਦਾ, ਵੀ ਪੰਜਵਾਂ ਬਾਕੀ ਤਾਂ ਕਹਿੰਦੇ ਜਿਹੜੇ ਚਾਰ ਤਰ੍ਹਾਂ ਦੇ ਸਰੋਤੇ ਹੈ ਉਹ ਤਾਂ ਔਰ ਜੇ ਸਰੋਤਾ ਔਰ ਅਰਥ ਸੁਣ ਯਾ ਤੇ ਸਭ ਹੋ ਵੱਡੇ ਪ੍ਰੇਮ ਭਗਤ ਮੈਂ ਚਿਰੰਜੀ, ਅਰਥ ਵਿਚਾਰ ਹੈ ਜੋ ਹਿਤ ਲਾਏ ਸੋ ਸਰੋਤਾ ਰਸ ਸੋ ਤ੍ਰਿ। ਔਰ ਜੇ ਸਰੋਤਾ ਚਾਰ ਪ੍ਰਕਾਰ, ਕਿਤੇ ਜਾਣਨਾ ਮੈਂ ਤੂੰ ਗਲਤ ਤੂੰ ਫਿਰ ਗਲਤ ਫਿਰ ਬਾਕੀ ਕਹਿੰਦਾ ਕੀ ਹਾਲ ਆ। ਔਰ ਜੇ ਸਰੋਤਾ ਚਾਰ ਪ੍ਰਕਾਰੀ, ਕਹਿੰਦੇ ਹੋਰ ਜਿਹੜੇ ਸਰੋਤੇ ਚਾਰ ਤਰ੍ਹਾਂ ਦੇ ਉੱਪਰ ਮੈਂ ਦੱਸਿਆ ਨਾ ਉਹਨੂੰ ਦੇਖ ਕੇ ਤੇ ਤੂੰ ਹੋਰੀ ਪਿਛੇ ਫਿਰ ਚੱਲ ਗਿਆ ਮੈਂ ਉੱਪਰ। ਸ਼ੀਲਰ ਖਾਨ ਵਿਖੇ ਹਿਤ ਧਾਰੀ, ਹਾਂ ਕਹਿੰਦੇ ਜਿਵੇਂ ਕੋਈ ਫਲ ਦੀਆਂ ਉੱਪਰ ਛਿੱਲੜਾਂ ਜਿਹੀਆਂ ਖਾਈ ਜਾਵੇ ਤੇ ਉਹ ਜਿਹੜਾ ਅੰਦਰ ਜਿਵੇਂ ਗੁੱਦਾ ਹੈ ਨਾ ਕੇਲੇ ਵਿੱਚ ਹੁੰਦਾ ਜਾਂ ਕਿੰਨੋ ਵਿੱਚ ਸੰਤਰੇ ਵਿੱਚ ਸਿਓ ਵਿੱਚ ਉਹ ਤਾਂ ਖਾਵੇ ਨਾ ਉਤਲਾ ਖਾਈ ਜਾ ਫੋਲਕ ਫੋਕ। ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਰਾਗ ਰਾਗ ਨਹੀਂ ਸਮਝਣ ਵਾਲੇ ਹੈ ਜਾਂ ਸਾਜ ਵੱਜਦੇ ਹੀ ਸੁਣਦੇ ਹੈ ਜਾਂ ਵਿਸੁਰਾ ਗਾ ਰਿਹਾ ਕਿ ਸੁਰ ਵਿੱਚ ਗਾ ਰਿਹਾ, ਇੱਧਰ ਹੀ ਧਿਆਨ ਹੁੰਦਾ ਹੈ ਵੀ ਜਿਹੜਾ ਸ਼ਬਦ ਗਾਇਆ ਜਾ ਰਿਹਾ ਉਹਦਾ ਅਰਥ ਕੀ ਹੈ ਜਾਂ ਉਹਦਾ ਸਿਧਾਂਤ ਕੀ ਹੈ, ਇੱਧਰ ਨਹੀਂ ਖਿਆਲ ਕਰਦੇ। ਕਹਿੰਦੇ ਉਹ ਤਾਂ ਫਿਰ ਐਵੇਂ ਹੀ ਹੈ ਜਿਵੇਂ ਕੋਈ ਅੰਦਰਲਾ ਗੁੱਦਾ ਜਿਹਾ ਛੱਡ ਕੇ ਕੋਈ ਛਿੱਲੜ ਖਾਈ ਜਾਂਦਾ ਅਤੇ ਉੱਪਰਲੀਆਂ ਫੋਕਟ ਜਿਹਾ ਖਾਈ ਜਾਂਦਾ ਹੋਵੇ। ਫੋਕਟ ਕੇ ਰਸ ਮਹਿ ਫਸ ਗਏ, ਐਵੇਂ ਫੋਕੇ ਰਸ ਵਿੱਚ ਹੀ ਉਹ ਫਸ ਫੁਸ ਗਏ। ਅੰਤਰ ਰਸ ਨਹਿ ਚੀਨਤ ਭਏ, ਜਿਹੜਾ ਫਲ ਦੇ ਅੰਦਰ ਰਸ ਸੀ ਨਾ ਇਸ ਤਰ੍ਹਾਂ ਜਿਹੜਾ ਸ਼ਬਦ ਦੇ ਅੰਦਰ ਸਿਧਾਂਤ ਸੀ ਉਹਨੂੰ ਉਹਨਾਂ ਨੇ ਜਾਣਿਆ ਨਹੀਂ ਹੈ। ਸਤ ਸੰਗਤ ਕੋ ਰਸ ਤੋਂ ਮਚੀਨੋ, ਮਹਾਰਾਜ ਕਹਿੰਦੇ ਕਾਕ ਪਸੰਦ ਰੱਖੀ ਤੂੰ ਸਤਸੰਗਤ ਦਾ ਅਸਲੀ ਰਸ ਜਾਣ ਲਿਆ ਹੈ। ਵੱਡ ਚਿਰੰਜੀਵੀ ਪਦ ਕੋ ਲੀਨੋ, ਇਸੇ ਕਰਕੇ ਬਹੁਤ ਵੱਡਾ ਚਿਰੰਜੀਵੀ ਹੋਣ ਦਾ ਤੂੰ ਅਹੁਦਾ ਰੁਤਬਾ ਲਿਆ ਹੋਇਆ ਹੈ। ਸੁਣ ਇਹ ਸਰੋਣ ਵਿਖੇ ਮਰਦਾਨਾ, ਗੁਰੂ ਮਹਾਰਾਜ ਤੋਂ ਇਸ ਤਰ੍ਹਾਂ ਦੇ ਬਚਨ ਭਾਈ ਮਰਦਾਨਾ ਜੀ ਨੇ ਜਦੋਂ ਕੰਨਾਂ ਵਿੱਚ ਸੁਣੇ ਹਿਤ ਬੂਜਨ ਕੇ ਬਚਨ ਬਖਾਨਾ, ਉਸ ਵੇਲੇ ਕਾਕ ਪਸੰਦ ਨੂੰ ਪੁੱਛਣ ਵਾਸਤੇ ਬਚਨ ਕਿਹਾ ਇਸਨੇ। ਰਿਖ ਜੀ ਉਚਰੋ ਬੈਸਪ ਪਰਮਾਨੇ, ਕੁਸਾਗ ਉੱਠਣ ਰਿਖੀ ਸਾਧੂ ਜੀ ਤੁਸੀਂ ਆਪਣੀ ਉਮਰ ਦਾ ਜਿਹੜਾ ਪ੍ਰਮਾਣ ਅੰਦਾਜ਼ਾ ਹੈ ਮੈਨੂੰ ਦੱਸੋ ਜੀ। ਤੁਮ ਦੇਖਤ ਜੁਗ ਕਿਤਕ ਬਿਹਾਨੇ, ਤੁਹਾਡੇ ਦੇਖਦਿਆਂ ਦੇਖਦਿਆਂ ਕਾਕ ਪਸੰਦ ਕਿੰਨੇ ਕੁ ਯੁਗ ਬੀਤ ਗਏ ਲੰਘ ਗਏ। ਕਾਕ ਪਸੰਦ ਬਚਨ ਤਬ ਕਹੇ, ਮਰਦਾਨੇ ਤੋਂ ਸੁਣ ਕੇ ਕਾਕ ਪਸੰਦ ਨੇ ਤਦੋਂ ਇਉਂ ਬਚਨ ਕਿਹਾ ਹੈ। ਅਪਰਮਾਨ ਬੈਸ ਮਮ ਆਹੈ, ਇਹ ਮਰਦਾਨੇ ਮੇਰੀ ਜਿਹੜੀ ਉਮਰ ਹੈ ਨਾ ਮਿਣਤੀ ਤੋਂ ਰਹਿਤ ਬੇਅੰਤੀ ਹੈ। ਦੋਹਰਾ ਯੁਗ ਸਹੰਸਰ ਬੀਤੈ ਜਬ ਹੈ, ਇਹ ਮਰਦਾਨੇ ਜਦੋਂ ਇੱਕ ਹਜ਼ਾਰ ਵਰਾ ਜਿਹੜੇ ਯੁੱਗ ਹੈ ਇਹ ਜਾਣੀ ਇੱਕ ਹਜ਼ਾਰ ਵਰੇ ਯੁੱਗ ਦੀ ਚੌਂਕੜੀ ਬੀਤ ਜਾਂਦੀ ਹੈ। ਚਾਰ ਯੁੱਗ ਜਾਣੀ ਇਕੱਠੇ 43,20,000 ਇਹਦੀ ਸਾਰੀ ਉਮਰ ਹੈ। ਵੀ ਇਸ ਤਰ੍ਹਾਂ ਚਾਰੇ ਯੁੱਗ ਜਦੋਂ ਕਹਿੰਦੇ ਉਹ ਹਜ਼ਾਰ ਵਾਰੀ ਬੀਤ ਜਾਂਦੇ ਹਨ। ਇੱਕ ਦਿਵਸ ਵਿਧ ਹੋਏ, ਮਰਦਾਨੇ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ। ਤੇਹ ਕੇ ਸੰਪੂਰਨ ਰਹਿਣ ਹੋਏ, ਫਿਰ ਇਸ ਦੇ ਸਮਾਨ ਹੀ ਪਾਉ ਜਦੋਂ ਹਜ਼ਾਰ ਯੁੱਗ ਬੀਤ ਜਾਵੇ, ਯੁਗਾਂ ਦੀ ਹਜ਼ਾਰ ਚੌਂਕੜੀ ਬੀਤ ਜਾਏ ਫਿਰ ਬ੍ਰਹਮਾ ਦੀ ਇੱਕ ਰਾਤ ਹੁੰਦੀ ਹੈ। ਮਾਸਹ ਇਹ ਵਿਧ ਜੋ, ਇਸ ਤਰ੍ਹਾਂ ਫਿਰ ਕਹਿੰਦੇ ਬ੍ਰਹਮਾ ਦਾ ਮਹੀਨਾ ਬਣਦਾ ਹੈ। ਚੌਪਈ ਇਸ ਪ੍ਰਕਾਰ ਕੇ ਸਹਿਸ ਬਰਖ ਜਬ, ਇਹ ਮਰਦਾਨੇ ਇਸ ਢੰਗ ਨਾਲ ਜਦੋਂ ਕਹਿੰਦੇ ਉਹ 100 ਸਾਲ ਹੋ ਜਾਂਦੇ ਬ੍ਰਹਮਾ ਦੇ ਉਮਰ ਦੇ, ਬੀਤੈ ਬੈਸ ਵਿਧਾਤਾ ਕੀ ਤਬ, ਜਿਹੜਾ ਵਿਧਾਤਾ ਕੀ ਹੈ ਬ੍ਰਹਮ ਰਚਨਹਾਰ, ਉਹਦੀ ਉਮਰ ਬੀਤ ਜਾਂਦੀ ਪੂਰੀ ਹੋ ਜਾਂਦੀ ਹੈ। ਮੁਝ ਦੇਖਤ ਕੇਤੇ ਬਿਦ ਮਰੇ, ਉਹ ਮਰਦਾਨੇ ਮੇਰੇ ਦੇਖਦਿਆਂ ਦੇਖਦਿਆਂ ਕਿੰਨੇ ਵਾਰੀ ਕਹਿੰਦੇ ਬ੍ਰਹਮੇ ਮਰ ਮੁਰ ਗਏ, ਕਈ ਵਾਰ ਜਗ ਪਰਲੈ ਕਰੇ, ਕਈ ਵਾਰ ਸੰਸਾਰ ਦੇ ਵਿੱਚ ਕਹਿੰਦੇ ਪਰਲੋਂ ਕੀ ਹੋਈ ਹੈ, ਪੁਨ ਬਿਦ ਜਨਮ ਜਗਤ ਉਪਜਾਵੈ, ਫਿਰ ਕਹਿੰਦੇ ਬ੍ਰਹਮਾ ਜਨਮ ਲੈ ਲੈਂਦਾ ਹੈ ਤੇ ਸੰਸਾਰ ਨੂੰ ਪੈਦਾ ਕਰ ਦਿੰਦਾ ਹੈ, ਜੜ ਜੰਗਮ ਸੁਰ ਅਸੁਰ ਬਣਾਵੈ, ਜਿੰਨੇ ਤੁਰਨ ਫਿਰਨ ਵਾਲੇ ਇਹ ਵੀ ਤੇ ਜਿਹੜੇ ਦਰਖਤ ਖੜੋਤੇ ਜੜ ਹਨ, ਦੇਵਤਿਆਂ ਦੈਂਤਾਂ ਨੂੰ ਵੀ ਬਣਾਉਂਦਾ ਉਹ ਬ੍ਰਹਮਾ, ਨਾਨਾ ਵਿਦ ਕੀ ਰਚਨ ਰਚਾਏ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀ ਜਿਹੜੀ ਰਚਨਾ ਉਹਨੂੰ ਰਚਾਉਂਦਾ ਹੈ, ਐਸੇ ਵਿਦ ਬਿਨਸੈ ਉਪਜਾਏ, ਇਸ ਤਰ੍ਹਾਂ ਵੀ ਮਰਦਾਨੇ ਬ੍ਰਹਮਾ ਪੈਦਾ ਹੋ ਜਾਂਦੇ ਹੈ, ਨਾਸ ਹੋ ਜਾਂਦੇ ਹੈ ਤੇ ਬਣਾਈ ਹੋਈ ਰਚਨਾ ਵੀ ਉਹਦੀ ਨਾਸ ਹੋ ਜਾਂਦੀ, ਕਿਤੇ ਉਹਦੀ ਪੈਦਾ ਕੀਤੀ ਪਦ ਉਤਪਤ ਹੋ ਜਾਂਦੀ ਹੈ। ਹਮਰੇ ਦੇਖਤ ਕੇਤੇ ਗਏ, ਮੇਰੇ ਦੇਖਦਿਆਂ ਦੇਖਦਿਆਂ ਕਿਤਨੇ ਬ੍ਰਹਮਾ ਮਰ ਮਰ ਕੇ ਇਥੋਂ ਗਏ, ਬਹੁਰ ਬਹੁਰ ਜਗ ਉਪਜਤ ਪਏ, ਮੁੜ ਮੁੜ ਕੇ ਸੰਸਾਰ ਦੇ ਵਿੱਚ ਕਹਿੰਦੇ ਪੈਦਾ ਹੋਏ, ਬੈਠ ਇਹਾ ਮੈਂ ਹਰ ਗੁਣ ਗਾਵਾਂ, ਭਾਈ ਮਰਦਾਨਾ ਮੈਂ ਤਾਂ ਇਸ ਪਹਾੜ ਤੇ ਬੈਠ ਕੇ ਮੌਜ ਨਾਲ ਪਰਮੇਸ਼ਰ ਦੇ ਗੁਣ ਗਾਉਂਦਾ ਰਹਿਣਾ, ਧਿਆਨ ਧਰਾਂ ਔਰ ਬਹੁਤ ਸੁਖ ਪਾਵਾਂ, ਵਾਹਿਗੁਰੂ ਦਾ ਧਿਆਨ ਧਰਦਾ ਹਾਂ ਤੇ ਸੁਖ ਪਾਉਂਦਾ, ਦੋਹਰਾ ਮਰਦਾਨਾ ਬਿਸਮਿਓ ਸੁਣਤ, ਵੱਡੀ ਉਮਰ ਇੱਕ ਆਕਸਣ ਸਾਧੂ ਦੀ ਸੁਣ ਕੇ ਮਰਦਾਨਾ ਤਾਂ ਬਹੁਤ ਅਸ਼ਚਰਜਾ ਹੋ ਗਿਆ, ਤੂਸ਼ਨ ਭਾਤੇ ਹਿਕਾਲ, ਇਸ ਤਰ੍ਹਾਂ ਸਾਰਾ ਕੁਛ ਸੁਣ ਕੇ ਮਰਦਾਨਾ ਚੁੱਪ ਚਾਪ ਹੋ ਗਿਆ, ਪੂਜਨ ਹਿਤ ਮੈਂ ਬੋਲਿਓ, ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਉਹ ਕਾਕਸੁਣ ਰਿਖੀ ਸਾਧੂ ਨੂੰ ਪੁੱਛਣ ਵਾਸਤੇ ਬੋਲਿਆ ਚੱਲਿਆ, ਸੁਣ ਸ੍ਰੀ ਅੰਗਦ ਦਿਆਲ, ਹੇ ਗੁਰੂ ਅੰਗਦ ਸਾਹਿਬ ਦਿਆਲੂ ਕਿਰਪਾਲੂ ਜੀ, ਉਹ ਜਿਵੇਂ ਮੈਂ ਉਹਨੂੰ ਪੁੱਛਿਆ ਉਹ ਤੁਸੀਂ ਵੀ ਸੁਣ ਲਓ, ਚੌਪਈ ਹਰ ਭਗਤਨ ਕੇ ਬਿਖੈ ਮਹਾਨੇ, ਮੈਂ ਉਹ ਕਾਕਸੁਣ ਰਿਖੀ ਨੂੰ ਕਿਹਾ ਵੀ ਤੁਸੀਂ ਜਿੰਨੇ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਭਗਤ ਉਹਨਾਂ ਵਿੱਚੋਂ ਮਹਾਨ ਹੋ, ਮੋਹ ਨਾਸ਼ ਭਾ ਆਤਮ ਗਿਆਨੇ, ਕਿਉਂਕਿ ਤੁਹਾਡੇ ਅੰਦਰੋਂ ਮੋਹ ਨਾਸ਼ ਹੋ ਗਿਆ, ਆਤਮਾ ਦਾ ਗਿਆਨ ਹੋਇਆ ਹੋਇਆ ਤੁਹਾਨੂੰ, ਸਭ ਬਿਦ ਸਭ ਮਹਿ ਦੀਰਗ ਤੁਮ ਹੋ, ਇਸ ਕਰਕੇ ਹੇ ਕਾਕਸੁੰਡ ਰਿਖੀ ਜੀ ਸਭ ਤਰ੍ਹਾਂ ਕਰਕੇ ਤੁਸੀਂ ਹਰ ਪੱਖ ਤੋਂ ਮਹਾਨ ਹੋ, ਵੱਡੇ ਹੋ, ਕੈਸੇ ਪ੍ਰਾਪਤ ਕਾਕ ਜਨਮ ਹੋ, ਪਰ ਫੇਰ ਆ ਕਹਿੰਦੇ ਕਾਂ ਦਾ ਸਰੀਰ ਤੁਹਾਨੂੰ ਕਿਵੇਂ ਰਖਿਆ ਹੈ, ਭਾਈ ਬਾਲਾ ਵਾਲੀ ਜਿਹੜੀ ਜਨਮ ਸਾਖੀ ਵਿਗਾੜੀ ਹੋਈ ਹੈ ਹੰਦਾਲੀਆਂ ਨੇ, ਉਹਦਾ ਪ੍ਰਸੰਗ ਜਿਹਾ ਵਿੱਚ ਇਸ ਤਰ੍ਹਾਂ ਹੀ ਆ ਗਿਆ, ਅਸਲ ਰੂਪ ਦੇ ਵਿੱਚ ਇਹ ਵਿਹੰਗਮ ਸੀ, ਸਾਧੂ ਸੀ, ਵਿਰਕਤ ਸੀ, ਉਹ ਜਿਵੇਂ ਵਿਹੰਗਮ ਪੰਛੀ ਤੁਰਨ ਫਿਰਨ ਵਾਲਾ ਹੁੰਦਾ, ਇਸ ਤਰ੍ਹਾਂ ਜਿਹੜੇ ਤੁਰਦੇ ਫਿਰਦੇ ਰਹੇ ਉਹਨਾਂ ਨੂੰ ਵਿਹੰਗਮ ਕਿਹਾ ਜਾਂਦਾ ਹੈ। ਪਰ ਆਹ ਜਿਹੜਾ ਪ੍ਰਸੰਗ ਵੀ ਇਹ ਕਾਂ ਦਾ ਸਰੀਰ ਤੈਨੂੰ ਕਿਵੇਂ ਮਿਲੇ, ਵੀ ਉਹ ਕਾਂ ਬਣਿਆ ਹੋਇਆ ਸੀ, ਨੇ ਕਾਂ ਕੋਈ ਨੀ ਬਣਿਆ ਹੋਇਆ ਸੀ, ਉਹ ਵਿਹੰਗਮ ਸਾਧੂ ਹੀ ਹੈ ਸੀ। ਮੁਝ ਮਨ ਵਿਖੈ ਸੰਦੇਹ ਮਹਾਨਾ, ਮੇਰੇ ਮਨ ਵਿੱਚ ਬੜਾ ਭਾਰੀ ਸੰਸਾ ਹੈ, ਉਤਰ ਦੀਜੈ ਭੋ ਗੁਣ ਖਾਨਾ, ਗੁਣਾਂ ਦੇ ਖਾਨ ਕਾਕ ਪਸੰਦ ਰਹੀ, ਮੈਨੂੰ ਕਹਿੰਦੇ ਇਹਦਾ ਤਸੱਲੀ ਬਖਸ਼ ਉਤਰ ਦੇਵੋ ਜੀ, ਬਾਨੀ ਕਾਕ ਪਸੁੰਡ ਅਲਾਈ, ਕਹਿੰਦੇ ਕਾਕ ਪਸੰਦ ਰਹੀ ਨੇ ਫਿਰ ਭਾਈ ਬਾਲਾ ਜੀ ਦੇ ਕਹਿਣ ਤੋਂ ਇਸ ਤਰ੍ਹਾਂ ਕਿਹਾ, ਸੁਣ ਜਿਉਂ ਬਾਇਸ ਦੇਹੀ ਪਾਈ, ਵੀ ਸੁਣ ਲਾ ਭਾਈ ਬਾਲਾ, ਜਿਵੇਂ ਮੈਂ ਕਾਂ ਦੀ ਦੇਹ ਨੂੰ ਪ੍ਰਾਪਤ ਕੀਤਾ, ਦੋਹਰਾ ਏਕ ਜਨਮ ਮੈਂ ਸ਼ੂਦਰ ਪਾ, ਇੱਕ ਪਹਿਲੇ ਜਨਮ ਦੇ ਮੈਂ ਕਹਿੰਦੇ ਸੂਰਦਾਂ ਦੇ ਘਰਾਂ ਦੇ ਵਿੱਚ, ਸ਼ੂਦਰ ਦੇ ਨੀਚ ਦੇ ਘਰ ਦੇ ਵਿੱਚ ਪੈਦਾ ਹੋਇਆ ਸੀ, ਸ਼ਿਵ ਸੇਵਾ ਮਨ ਲਾਏ, ਆਪਣੇ ਮਨ ਨੂੰ ਮੈਂ ਕਹਿੰਦੇ ਸ਼ਿਵ ਜੀ ਦੀ ਸੇਵਾ ਵਿੱਚ ਲੈ, ਸ਼ਿਵ ਜੀ ਦੀ ਭਗਤੀ ਕਰਦਾ ਹੁੰਦਾ ਸੀ, ਕਰੋਂ ਬਿਸ਼ਨ ਸੋ ਦਰੋਹ ਤਬ, ਜਿਹੜਾ ਕੋਈ ਵਿਸ਼ਨੂੰ ਦੀ ਭਗਤੀ ਕਰਦਾ ਹੈ ਉਹਦੇ ਨਾਲ ਮੈਂ ਬੈਰ ਕਰਦਾ, ਵਿਸ਼ਨੂੰ ਦਾ ਕੋਈ ਮੂਰਤੀ ਫੋਟੋ ਦੇਖ ਲੈਂਦਾ, ਉਹਨੂੰ ਦੇਖ ਕੇ ਨੱਕ ਜਾ ਚੜਾਉਂਦਾ ਮੈਂ, ਬਿਨ ਭਵ ਜਾਨ ਨਕਾਏ। ਸ਼ਿਵ ਜੀ ਤੋਂ ਬਗੈਰ ਤਾਂ ਹੋਰ ਕੋਈ ਮਹਾਨ ਨਹੀਂ, ਦੇਵੀ ਦੇਵਤਾ ਮੈਂ ਕਿਸੇ ਨੂੰ ਕੁਛ ਨਾ ਸਮਝਦਾ, ਦੇਖ ਕੇ ਨੱਕ ਜਾ ਚੜਾਉਂਦਾ ਮਾੜਾ ਸਮਝਦਾ। ਚੌਪਈ ਰਾਹਾਂ ਅਯੁੱਧਿਆ ਪੁਰ ਕੇ ਮਾਹੀ। ਇਹ ਵੀ ਭਾਈ ਬਾਲਾ, ਜਦੋਂ ਮੈਂ ਇਸ ਤਰ੍ਹਾਂ ਨੀਚ ਦੇ ਘਰ ਜੰਮਿਆ ਸੀ, ਸ਼ਿਵ ਜੀ ਦੀ ਉਪਾਸ਼ਨਾ ਕਰਦਾ ਸੀ, ਵਿਸ਼ਨੂੰ ਦੇ ਫੋਟੋ ਮੂਰਤੀਆਂ ਦੇਖ ਕੇ ਨੱਕ ਚੜਾਉਂਦਾ ਵੈਰ ਕਰਦਾ, ਉਦੋਂ ਮੈਂ ਅਯੁੱਧਿਆ ਵਿੱਚ ਰਹਿੰਦਾ ਹੁੰਦਾ ਸੀ। ਬਹਾਦੁਰ ਭਿੱਖ ਕਾਲ ਇੱਕ ਤਾਹੀ। ਇੱਕ ਸਮੇਂ ਕਹਿੰਦੇ ਇਸ ਤਰ੍ਹਾਂ ਅਯੁੱਧਿਆ ਵਿੱਚ ਕਾਲ ਪੈ ਗਿਆ, ਸੋਖਾ ਪੈ ਗਿਆ। ਉੱਠ ਕਰ ਤਹਿ ਤੇ ਗਇਓ ਉਜੈਨ। ਅਯੁੱਧਿਆ ਵਿੱਚੋਂ ਉੱਠ ਕੇ ਫਿਰ ਉਜੈਨ ਸ਼ਹਿਰ ਚਲੇ ਆ ਗਿਆ। ਰਹਿ ਬਿਪਰ ਤਹਿ ਇੱਕ ਮਨ ਚੈਨ। ਭਾਈ ਬਾਲਾ, ਉੱਥੇ ਇੱਕ ਚੰਗਾ ਸਿਆਣਾ ਬ੍ਰਹਮਣ ਰਹਿੰਦਾ ਸੀ ਉਜੈਨ ਸ਼ਹਿਰ ਵਿਖੇ। ਦਵੈਤ ਬਾਸ਼ਨਾ ਜਿਨ ਸਭ ਨਾਸ਼ੀ। ਇਸਨੇ ਕਹਿੰਦੇ ਦਵੈਤ ਭਾਵਨਾ ਤੇ ਹੋਰ ਬਾਸ਼ਨਾ ਸਾਰੀਆਂ ਖਤਮ ਕੀਤੀਆਂ ਹੋਈਆਂ। ਗੁਰੂ ਕੀਓ ਮੈਂ ਸੋਪੁਰ ਵਾਸੀ। ਉਜੈਨਪੁਰ ਸ਼ਹਿਰ ਵਿੱਚ ਵਸ ਕੇ ਮੈਂ ਉਹ ਬ੍ਰਹਮਣ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਵਿਸ਼ਨ ਭਗਤ ਕਹਿ ਕੇ ਸੁਦ੍ਰਿੜਾਵੈ। ਜਿਹੜਾ ਬ੍ਰਹਮਣ ਸੀ ਮੈਨੂੰ ਕਹਿੰਦੇ ਐਨ ਵਿਸ਼ਨੂੰ ਦੀ ਭਗਤੀ ਦੇ ਬਚਨ ਕਹਿ ਕੇ ਪੱਕਿਆਂ ਕਰਾਉਂਦਾ ਵੀ ਵਿਸ਼ਨੂੰ ਦੀ ਭਗਤੀ ਕਰਿਆ ਕਰ ਤਕੜਾ ਹੋ ਕੇ। ਸੁਣ ਮੇਰੋ ਹਿਰਦਾ ਜਰ ਜਾਵੇ। ਮੈਂ ਭਾਈ ਬਾਲਾ ਜੀ ਸ਼ਿਵ ਜੀ ਨੂੰ ਪੂਜਦਾ ਸੀ, ਸੁਣ ਕੇ ਮੈਂ ਕਹਿੰਦੇ ਆਪਣੇ ਮਨ ਵਿੱਚ ਸੜ ਮੱਚ ਜਾਂਦਾ। ਭਾਵ ਕੀ ਭਗਤ ਸਦਾ ਉਰ ਭਾਊ। ਕਿਉਂਕਿ ਮੇਰੇ ਦੇ ਵਿੱਚ ਤਾਂ ਹਮੇਸ਼ਾ ਕਹਿੰਦੇ ਜਿਹੜੀ ਸ਼ਿਵ ਜੀ ਦੀ ਭਗਤੀ ਉਹੀ ਚੰਗੀ ਲੱਗਦੀ ਸੀ। ਵਿਸ਼ਨ ਨਾਮ ਸੁਣ ਮਨ ਖੁਨ ਸਾਊ। ਬ੍ਰਹਮਣ ਮੇਰੇ ਕੋਲ ਵਿਸ਼ਨੂੰ ਦਾ ਨਾਮ ਲੈਂਦਾ ਮੈਂ ਮਨ ਵਿੱਚ ਬਹੁਤ ਗੁੱਥੇ ਹੁੰਦਾ ਖਿਜਦਾ। ਹਟ ਕਰ ਤਿੰਨ ਤਿਹ ਕੇ ਵਚਨ ਵਹੋਰਾ। ਹਟ ਰਿਹਾ ਕਰਕੇ ਮੈਂ ਉਹਦੇ ਵਚਨ ਮੋੜ ਦਿੰਦਾ। ਮੈਂ ਕਹਿੰਦਾ ਗੁਰੂ ਜੀ ਮੈਂ ਨੀ ਵਿਸ਼ਨੂੰ ਦੀ ਭਗਤੀ ਕਰਨੀ, ਮੈਂ ਤਾਂ ਸ਼ਿਵ ਜੀ ਦੀ ਕਰੂੰਗਾ। ਜੋ ਕੁਛ ਕਹੇ ਸੋ ਸੁਣਿਓ ਨਾ ਲੋਰਾ। ਜੋ ਮੇਰਾ ਗੁਰੂ ਕਹਿੰਦਾ ਮੈਂ ਉਹ ਸੁਣਿਆ ਹੀ ਨਾ ਚਾਹੁੰਦਾ। ਚੌ ਦੋਹਰਾ ਅਨਕ ਭਾਂਤ ਉਪਦੇਸ਼ ਹੀ। ਉਹ ਜਿਹੜਾ ਬ੍ਰਹਮਣ ਗੁਰੂ ਸੀ ਮੈਨੂੰ ਅਨੇਕਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਉਪਦੇਸ਼ ਦਾ ਸਮਝਾਉਂਦਾ। ਕੈਸੇ ਮਾਨੋ ਨਾ, ਕਿਸੇ ਤਰ੍ਹਾਂ ਕਰਕੇ ਮੰਨਦਾ ਹੀ ਨਾ, ਸਿਰ ਹੀ ਹਿਲਾ ਦਿੰਦਾ। ਗਰ ਬਾਵੋ ਸਭ ਸਮਝ ਲੱਗ। ਇਸ ਤਰ੍ਹਾਂ ਵੀ ਉਹ ਗੁਰੂ ਨੂੰ ਵੀ ਤੇ ਵਿਸ਼ਨੂੰ ਵੀ ਛੋਟਾ ਜਾਣ ਕੇ ਮਨ ਵਿੱਚ ਮੈਂ ਹੰਕਾਰ ਕਰਦਾ ਵੀ ਸ਼ਿਵ ਜੀ ਨੂੰ ਮੰਨਣ ਵਾਲਾ ਮੈਂ ਇਹਨਾਂ ਨੂੰ ਕਿਉਂ ਮੰਨਾ। ਦੰਬ ਵਿਖੇ ਬਹੁ ਚਾਏ। ਓਏ ਭਾਈ ਬਾਲਾ, ਮੇਰੇ ਮਨ ਦੇ ਵਿੱਚ ਪਖੰਡ ਦੇ ਵਿੱਚ ਪਖੰਡ ਬਹੁਤ ਸੀ, ਇਸ ਤਰ੍ਹਾਂ ਪਖੰਡ ਬਹੁਤ ਮੈਂ ਕਰਦਾ ਸੀ। ਚੌਪਈ ਸ਼ਿਵ ਮੰਦਰ ਬੈਸਾ ਇੱਕ ਕਾਲਾ। ਇਹ ਵੀ ਭਾਈ ਬਾਲਾ, ਇੱਕ ਸਮੇਂ ਦੀ ਗੱਲ ਹੈ, ਮੈਂ ਸ਼ਿਵ ਜੀ ਦੇ ਮੰਦਰ ਵਿੱਚ ਬੈਠਾ ਸੀ, ਚੌਂਕੜਾ ਮਾਰੀ ਤੇ ਛਿਨ ਆਵਾ ਗੁਰੂ ਕਿਰਪਾਲਾ। ਮੇਰਾ ਜਿਹੜਾ ਗੁਰੂ ਬ੍ਰਹਮਣ ਦਿਆਲੂ ਕਿਰਪਾਲੂ ਸੀ ਨਾ, ਭਗਤੀ ਕਰਨ ਵਾਲਾ ਸੀ, ਉਹ ਚੱਲ ਕੇ ਉੱਥੇ ਕਿਤੇ ਆ ਗਿਆ। ਉੱਠ ਕਰ ਤਬ ਨਾ ਕੀਨ ਸਨਮਾਨ। ਬਾਲਾ ਜੀ, ਮੈਂ ਗੁਰੂ ਆਇਆ ਦੇਖ ਕੇ ਉੱਠ ਕੇ ਉਹਦਾ ਕੋਈ ਸਨਮਾਨ ਸਤਿਕਾਰ ਨਾ ਕੀਤਾ। ਸਿਰ ਨਾ ਨਿਵਾਇਓ ਗਰਬ ਮਹਾਨ। ਹੰਕਾਰ ਹੋਣ ਕਰਕੇ ਮੈਂ ਸਿਰ ਨਾ ਮਾਨ ਅਮਾਨ ਏਕ ਸਮ ਤਾਂ ਕੇ। ਉਹ ਜਿਹੜਾ ਬ੍ਰਹਮਣ ਸੀ ਜਪੀ ਤਪੀ ਸੀ, ਉਹਦਾ ਕੋਈ ਸਨਮਾਨ ਕਰੀ ਜਾਏ ਨਰਾਦਰ ਕਰੀ ਜਾਏ, ਉਹਨੂੰ ਇੱਕ ਜੇ ਸਹੀ ਸੀ। ਹਰ ਖੁਸ਼ੋਗ ਹਿਰਦੇ ਨਹਿ ਜਾ ਕੇ। ਨਾ ਉਹਦੇ ਹਿਰਦੇ ਵਿੱਚ ਕੋਈ ਮੱਥਾ ਟੇਕ ਕੇ ਖੁਸ਼ੀ ਆਉਂਦੀ ਸੀ, ਨਾ ਟੇਕੇ ਕੋਈ ਸ਼ੋਗ ਹੁੰਦਾ ਸੀ। ਸਮਦਰਸ਼ੀ ਨਹਿ ਬੋਲਿਓ ਸੋਈ। ਸਾਰਿਆਂ ਨੂੰ ਇੱਕ ਸਮਾਨ ਦੇਖਣ ਵਾਲਾ ਸੀ, ਕਹਿੰਦੇ ਉਹ ਤਾਂ ਕੋਈ ਬੋਲਿਆ ਗਿਰਾ ਗਰੀਸ਼ ਭੌਣ ਤੇ ਹੋਈ। ਕਹਿੰਦੇ ਉਸ ਵੇਲੇ ਸ਼ਿਵ ਜੀ ਦੇ ਮੰਦਰ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਫਿਰ ਬਾਣੀ ਹੋਈ, ਆਵਾਜ਼ ਹੋਈ, ਦੁਸ਼ਟ ਨਰਕ ਆਬ ਭਰੀਏ ਜਾਈ। ਕਹਿੰਦੇ ਉਹ ਦੁਸ਼ਟਾ ਸੂਦਰਾ ਜਾ ਕੇ ਨਰਕ ਵਿੱਚ ਡਿੱਗ ਪਈਏ। ਬਹੁਰ ਤਿਰਗਤ ਬਹੁ ਜੋਨ ਭਰਮਾਈ। ਨਰਕਾਂ ਵਿੱਚੋਂ ਨਿਕਲ ਕੇ ਬੜੀਆਂ ਟੁੱਡੀਆਂ ਜੂਮਾਂ ਵਿੱਚ ਤੂੰ ਭਰਮ ਭਟਕ। ਭੋਗ ਅਵਗਿਆ ਕੋ ਦੁੱਖ ਭਾਰੀ। ਰਾਤ ਨੂੰ ਗੁਰੂ ਦੀ ਅਵਗ ਭੋਗਿਆ ਨਰਾਦਰੀ ਕੀਤੀ ਦਾ ਭਾਰੀ ਦੁੱਖ ਭੋਗੋ ਸੁਧਰਾ। ਜਗ ਦੰਭੀ ਤੂੰ ਹਿਰਦੇ ਹੰਕਾਰੀ, ਹਿਰਦੇ ਦਾ ਹੰਕਾਰੀ ਹੈ, ਸੰਸਾਰ ਦੇ ਵਿੱਚ ਬਹੁਤ ਤੂੰ ਵੱਡਾ ਪਖੰਡੀ ਹੈ। ਦੋਹਰਾ ਕਰੈ ਬਿਸ਼ਨ ਸੋ ਦਰੋਹ ਤੂੰ, ਦੇਖੋ ਸੁਧਰਾ ਤੂੰ ਕਹਿੰਦੇ ਜਿਹੜਾ ਭਗਵਾਨ ਵਿਸ਼ਨੂੰ ਹੈ ਉਹਨੂੰ ਹਿਰਦੇ ਉਹਦੇ ਨਾਲ ਹਿਰਦੇ ਤੂੰ ਵੈਰ ਕਰਦਾ। ਗੁਰੂ ਨਿਰਾਦਰ ਕੀ, ਬਾਕੀ ਆ ਤੇਰਾ ਗੁਰੂ ਆਇਆ ਉਹਦਾ ਤੂੰ ਨਿਰਾਦਰ ਕੀਤਾ, ਉੱਠ ਕੇ ਸਤਿਕਾਰ ਨਹੀਂ ਕੀਤਾ। ਜਾਂ ਤੇ ਯਮ ਡੰਡਾ ਸਹੋ, ਇਸ ਕਰਕੇ ਉਹ ਸੁਧਰਾ ਹੁਣ ਤੂੰ ਜਮਾਂ ਦਾ ਜਿਹੜਾ ਡੰਡ ਹੈ ਸਹਾਰ, ਹੋਵੋ ਕਸ਼ਟ ਅਧੀਨ, ਸਾਰੇ ਬੜੇ ਬੜੇ ਦੁੱਖਾਂ ਦੇ ਤੂੰ ਅਧੀਨ ਹੋ ਜਾ, ਬਸ ਪੈ ਜਾ। ਚੌਪਈ ਸੋਨਿਓ ਸਰਾਪ ਜਬ ਜੋ ਗੁਰ ਮੋਰਾ, ਭਾਈ ਬਾਲਾ ਜੀ ਜਦੋਂ ਇਸ ਤਰ੍ਹਾਂ ਕਹਿੰਦੇ ਉਹ ਸ਼ਿਵਜੀ ਨੇ ਸਰਾਪ ਦੇ ਉਹਦਾ ਆਕਾਸ਼ਵਾਣੀ ਸ਼ਿਵਜੀ ਮੰਦਰ ਹੋਈ ਸਰਾਪ ਹੋਇਆ, ਜੋ ਸਰਾਪ ਦੇ ਬਚਨ ਜਿਹੜੇ ਮੇਰੇ ਗੁਰੂ ਆਏ ਸੀ ਉਹਨਾਂ ਨੇ ਸੁਣ ਲਏ। ਭਈ ਦਇਆ ਤੇ ਸ਼ੰਭ ਨਿਹੋਰਾ, ਕਹਿੰਦੇ ਉਹਨਾਂ ਦੇ ਮਨ ਵਿੱਚ ਦਇਆ ਆ ਗਈ ਤੇ ਉਹਨਾਂ ਨੇ ਸ਼ਿਵਜੀ ਨੂੰ ਮਨਾਇਆ ਪੂਜਿਆ। ਅਨਕ ਭਾਂਤ ਕੀ ਉਸਤਤ ਠਾਨੀ, ਇਸ ਤਰ੍ਹਾਂ ਸ਼ਿਵਜੀ ਜੀ ਅਨੇਕਾਂ ਤਰ੍ਹਾਂ ਨਾਲ ਉਸਤੀ ਕੀਤੀ। ਚੰਦਰ ਚੂੜ ਬੋਲੇ ਤਬ ਬਾਨੀ, ਉਹ ਕਹਿੰਦੇ ਉਹ ਭਗਵਾਨ ਜਿਹੜੇ ਉਹ ਸ਼ਿਵਜੀ ਜੀ ਮੂਰਤੀ ਸੀ, ਇਸ ਤਰ੍ਹਾਂ ਕਹਿੰਦੇ ਉਹ ਮੁੱਖੋਂ ਬਚਨ ਬੋਲੇ ਉਸ ਬ੍ਰਾਹਮਣ ਗੁਰੂ ਤਾਂ। ਹੇ ਦਿਜ ਤੋਰ ਦਇਆ ਕਰ ਯਾ ਕੋ, ਕਹਿੰਦੇ ਵੀ ਹੇ ਬ੍ਰਾਹਮਣਾ ਤੇਰੀ ਦਇਆ ਕਰਕੇ ਵੀ ਤੂੰ ਕਹਿੰਦਾ ਵੀ ਮੇਰਾ ਇਹ ਸੇਵਕ ਹੈ ਮੈਨੂੰ ਇਹਨੇ ਉਪਦੇਸ਼ ਲਿਆ ਹੈ, ਕਹਿੰਦੇ ਤੇਰੇ ਕਰਕੇ ਸਰਬ ਜਨਮ ਕੀ ਸੁਧ ਰਹਿ ਤਾਂ ਕੋ, ਇਹ ਜਿਹੜਾ ਤੇਰਾ ਚੇਲਾ ਹੈ ਨਾ ਕਹਿੰਦੇ ਇਹ ਜਿਹੜਾ ਦੁਬੈਰ ਕਰਦਾ ਇਹਨੂੰ ਸਾਰੇ ਪਿਛਲੇ ਜਨਮਾਂ ਦੀਆਂ ਖੁਸ਼ ਰਹੂ ਖਬਰ ਰਹੂਗੀ। ਬ੍ਰਿਥਾ ਨਾ ਸਰਾਪ ਹੋਤ ਹੈ ਮੋਰਾ, ਮੈਂ ਜੋ ਸ਼ਿਵ ਜੀ ਨੇ ਕਹਿੰਦੇ ਸਰਾਪ ਦੇ ਤਾਂ ਇਹ ਤਾਂ ਖਾਲੀ ਹੋਣਾ, ਇਹ ਤਾਂ ਨਿਸ਼ਫਲ ਨੀ ਜਾਣਾ। ਸਹਿ ਨਰਕ ਮਹਿ ਇਹ ਦੁੱਖ ਘੋਰਾ, ਜਿਹੜਾ ਸੁਧਰ ਜਾ ਜਿਹਨੇ ਉੱਠ ਕੇ ਤੇਰਾ ਸਤਿਕਾਰ ਨੀ ਨਾ ਕੀਤਾ ਭਿਆਨਕ ਦੁੱਖ ਸਹਾਰੇਗਾ। ਪਰਿਓ ਤਬ ਹੈ ਮੈਂ ਨਰਕ ਮਜਾਰੀ, ਹੇ ਭਾਈ ਬਾਲਾ ਜੀ ਇਸ ਤਰ੍ਹਾਂ ਉਹਦੇ ਸਰਾਪ ਕਰਕੇ ਫਿਰ ਮੈਂ ਮਰ ਕੇ ਨਰਕ ਵਿੱਚ ਜਾ ਡਿੱਗਿਆ। ਮਿਲੀ ਸ਼ਾਸਨਾ ਮੋਕੋ ਭਾਰੀ, ਕਹਿੰਦੇ ਉੱਥੇ ਨਰਕਾਂ ਵਿੱਚ ਮੈਨੂੰ ਬੜੀ ਤਕੜੀ ਸਜ਼ਾ ਮਿਲੀ। ਕਰਕੇ ਬਿਖੇ ਪਰੀ ਜਮ ਫਾਸਾ, ਇਸ ਤਰ੍ਹਾਂ ਕਹਿੰਦੇ ਮਰਨ ਦੇ ਸਮੇਂ ਮੇਰੇ ਘਰ ਦੇ ਜਮਾਂ ਦੀ ਫਾਹੀ ਪੈ ਗਈ। ਬੀਤੇ ਕਾਲ ਕਿਤ ਤਬ ਹੈ ਨਿਕਾਸਾ, ਕੋਈ ਸਮਾਂ ਨਰਕ ਵਿੱਚ ਪਿਆ ਬੀਤਿਆ ਫੇਰ ਕਿਤੇ ਇਸ ਤਰ੍ਹਾਂ ਬਾਹਰ ਕੱਢਿਆ ਨਰਕਾਂ ਚੋਂ। ਦੋਹਰਾ 84 ਲੱਖ ਜੋਨ ਪੁਨ, ਉਦੋਂ ਬਾਅਦ ਜਿਹੜੀ 84 ਲੱਖ ਜੋਨੀ ਹੈ, ਭਰਮਿਓ ਸਭ ਕੇ ਮਾਰ, ਭਾਈ ਬਾਲਾ ਸਾਰਿਆਂ ਵੀ ਸਰੀਰ ਧਾਰ ਧਰ ਕੇ ਮੈਂ ਭਰਮਿਆ ਭਟਕਿਆ। ਅਸ ਸਰੀਰ ਨਹਿ ਕੋ ਰਹਿਓ, ਹੈ ਭਾਈ ਇਹੋ ਜਿਹਾ ਸਰੀਰ ਕੋਈ ਵੱਖਰਾ ਨਹੀਂ ਰਿਹਾ। ਜੇ ਮੈਂ ਜਨਮਿਓ ਜੇ ਸਰੀਰ ਤੇ ਮੈਂ ਜਾ ਕੇ ਨਾ ਜਨਮ ਧਾਰਿਆ ਹੋਏ, ਭਾਵ 84 ਲੱਖ ਜੂਨਾਂ ਵਿੱਚ ਹੀ ਮੈਂ ਸਰੀਰ ਧਾਰੇ। ਚੌਪਈ ਬਹਰੋ ਬਿਪਰ ਜਨਮ ਕੋ ਪਾਵਾ, ਇਸੇ ਤਰ੍ਹਾਂ ਭਾਈ ਬਾਲਾ ਅਖੀਰੀ ਫਿਰ ਮੈਂ ਬ੍ਰਾਹਮਣ ਦੇ ਘਰ ਜਨਮ ਪਾਇਆ। ਸਗਨ ਉਪਾਸਨ ਮੈਂ ਮਨ ਲਾਵਾ, ਫਿਰ ਇਸ ਤਰ੍ਹਾਂ ਜਿਹੜੀ ਸਰਗੁਣ ਦੀ ਉਪਾਸਨਾ ਹੈ ਉਹਦੇ ਵਿੱਚ ਆਪਣੇ ਮਨ ਨੂੰ ਲਾ ਦਿੱਤਾ। ਸਰਬ ਜਨਮ ਕੀ ਸੁਧ ਮੋਹ ਰਹੀ, ਭਾਈ ਬਾਲਾ ਪਿੱਛੇ ਜਿੰਨੇ ਮੈਂ 84 ਲੱਖ ਜੂਨ ਵਿੱਚ ਜਾ ਕੇ ਸਰੀਰ ਧਾਰੇ ਸਾਰਿਆਂ ਦੀ ਮੈਨੂੰ ਹੋਸ਼ ਰਹੀ ਹੈ। ਸ਼ਿਵ ਕੋ ਸਰਾਪ ਸੋ ਬਰ ਪਾ ਸਹੀ, ਕਿਉਂਕਿ ਸ਼ਿਵ ਜੀ ਨੇ ਜਿਵੇਂ ਵਰ ਦਿੱਤਾ ਸੀ ਵੀ ਤੈਨੂੰ ਸਾਰੀ ਹੋਸ਼ ਰਹੂਗੀ, ਤੂੰ ਵੀ ਕਾਮ ਵੀ ਬਣੇਗਾ, ਨਰਕਾਂ ਵਿੱਚ ਪਏਗਾ, 84 ਲੱਖ ਜੂਨ ਵਿੱਚ ਆਏਗਾ ਭੋਗੇਗਾ, ਕਹਿੰਦੇ ਉਹ ਦੋਵੇਂ ਪੂਰੇ ਸੋਏ ਸਹੀ। ਇੱਕ ਦਿਵਸ ਲੋਮਸ ਰਿਖ ਪਾਹੀ, ਇੱਕ ਦਿਨ ਦੀ ਗੱਲ ਹੈ ਭਾਈ ਬਾਲਾ ਜੀ ਜਿਹੜਾ ਲੋਮਸ ਰਿਖੀ ਉਹਦੇ ਕੋਲ ਬੈਠਿਓ ਸੁਣਨ ਬਚਨ ਚਿਤ ਚਾਹੀ, ਚਿਤ ਵਿੱਚ ਚਾਹਨਾ ਕਰਕੇ ਉਹਦੇ ਬਚਨ ਸੁਣ ਲਈ ਜ਼ੋਰ ਵਿੱਚ ਜਾ ਬੈਠਾ। ਆਪਣਾ ਮਨੋਰਥ ਮੈਂ ਜੋ ਸੁਣਾਵਾ, ਹੇ ਭਾਈ ਬਾਲਾ ਜੀ ਮੈਂ ਆਪਣੇ ਮਨ ਦਾ ਫਰਮਾਉ ਲੋਮਸ ਰਿਖੀ ਨੂੰ ਸੁਣਾਇਆ, ਤੇ ਨਿਰਗੁਣ ਉਪਦੇਸ਼ ਅਲਾਵਾ, ਇਹ ਵੀ ਕਹਿੰਦੇ ਮੈਨੂੰ ਨਿਰਗੁਣ ਸਰੂਪ ਦਾ ਉਪਦੇਸ਼ ਕਹਿੰਦੇ ਕਿਹਾ ਵੀ ਤੂੰ ਨਿਰਗੁਣ ਸਰੂਪ ਦੀ ਉਪਾਸਨਾ ਕਰੇ, ਕਿਰਿਆ ਕਰ ਜੀ ਦਾ ਕੋਈ ਚੇਨ ਚੱਕਰ ਹੈ ਨੀ, ਤੇਰੇ ਗੁਣ ਅਤੀਤ ਹੈ। ਮਮ ਹਿਰਦੇ ਮਹਿ ਰੁਚੈ ਨ ਕੋ, ਮੇਰੇ ਮਨ ਦੇ ਵਿੱਚ ਉਹਦਾ ਜਿਹੜਾ ਉਪਦੇਸ਼ ਹੈ ਕੋਈ ਚੰਗਾ ਹੀ ਨਾ ਲੱਗਦਾ। ਬਹੁਤ ਭਾਂਤ ਸਮਝਾਵਤ ਸੋ, ਉਹ ਜਿਹੜਾ ਹੈ ਮੈਨੂੰ ਬਹੁਤ ਤਰ੍ਹਾਂ ਕਹਿੰਦੇ ਸਮਝਾਉਂਦਾ ਹੈ। ਬੂਝੋ ਸਗੁਣ ਹੈ ਬਾਰੰਗ ਬਾਰੂ, ਐਵੇਂ ਸਰਗੁਣ ਸਰੂਪ ਦਾ ਕਿਵੇਂ ਧਿਆਨ ਕਰਨਾ ਲੋ ਸ੍ਰਿਖੀ ਜੀ, ਇਹ ਬਾਰ ਬਾਰ ਉਹਨਾਂ ਤੋਂ ਪੁੱਛੀ ਜਾਂਦਾ। ਨਿਗੁਣ ਹੈ ਤਰਕਤ ਬਚਨ ਉਚਾਰੂ, ਜਿਹੜਾ ਨਿਰਗੁਣ ਸਰੂਪ ਆ ਤਿੰਨ ਗੁਣ ਅਤੀਤ, ਉਹਦੇ ਤੇ ਕਈ ਤਰ੍ਹਾਂ ਦੀਆਂ ਤਰਕਾਂ ਜੀਆਂ ਕਰਦਾ ਮੈਂ। ਮਮ ਮਤ ਲਖ ਲੋਮਸ ਵਿਪਰੀਤੀ, ਜਿਹੜੇ ਮੇਰੀ ਬੁੱਧੀ ਨੂੰ ਜਿਹੜਾ ਲੋਮਸ ਰਿਖੀ ਨੇ ਦੇਖਿਆ ਵੀ ਇਹ ਉਲਟੀ ਹੈ ਦੀ ਵੱਧ, ਕਰ ਕੁਛ ਰਿਸ ਬੋਲਿਓ ਅਸ ਰੀਤੀ। ਉਹ ਲੋਮਸ ਰਿਖੀ ਹਿਰਦੇ ਵਿੱਚ ਗੁੱਸਾ ਜਾ ਕਰਕੇ ਇਸ ਤਰ੍ਹਾਂ ਫਿਰ ਮੈਨੂੰ ਬੋਲਿਆ, ਭਾਈ ਬਾਲਾ ਜੀ ਪੱਛਣ ਸਹਿਤ ਬੋਲ ਹੈ ਤੇਰੇ, ਤੇਰੇ ਜਿਹੜੇ ਬਚਨ ਹੈ ਪੱਖਪਾਤ ਵਾਲੇ ਹੈ। ਬਾਰ ਬਾਰ ਮੂਰਤ ਬਚ ਮੇਰੇ, ਇਹ ਜਿਹੜੇ ਨਿਰਗੁਣ ਸਰੂਪ ਦੀ ਉਪਾਸ਼ਨਾ ਕਰਨ ਵਾਲੇ ਬਚਨ ਨੂੰ ਮੁੜ ਮੁੜ ਕੇ ਤੂੰ ਮੋੜੀ ਜਾਂਦਾ ਹੈ। ਦੋਹਰਾ ਅਧਿਕਾਰੀ ਹਾਂ ਜਾਨਕ, ਮੈਂ ਤਾਂ ਤੈਨੂੰ ਵੀ ਸਭ ਤੋਂ ਉੱਤਮ ਨਿਰਗੁਣ ਸਰੂਪ ਦਾ ਅਧਿਕਾਰੀ ਜਾਣ ਕੇ ਉਪਦੇਸ਼ਤ ਥੋ ਤੋ, ਇਸ ਕਰਕੇ ਵੀ ਤੈਨੂੰ ਵਾਰ ਵਾਰ ਨਿਰਗੁਣ ਸਰੂਪ ਦਾ ਉਪਦੇਸ਼ ਦਿੰਦਾ ਸੀ। ਓਹੋ ਅਦਮ ਖਗ ਸਭਨ ਤੇ, ਕਹਿੰਦੇ ਸਿੰਘਾ ਵੀ ਸਾਰਿਆਂ ਤੋਂ ਜਿਹੜਾ ਨੀਚ ਪੰਛੀ ਹੁੰਦਾ ਨਾ ਉਹ ਤੂੰ ਹੋ ਜਾ। ਸਹੋ ਸਰਾਪ ਅਬ ਮੋਹੇ, ਮੇਰਾ ਜਿਹੜਾ ਸਰਾਪ ਹੈ ਇਹਦਾ ਤੂੰ ਵੀ ਇਹਨੂੰ ਸਹਾਰ। ਚੌਪਈ ਬਾਇਸ ਦੇਹ ਤਬ ਹੈ ਮਮ ਭਈ, ਭਾਈ ਬਾਲਾ ਜੀ ਤਦੋਂ ਮੇਰੀ ਕਹਿੰਦੇ ਕਾਂ ਦੀ ਦੇਹ ਹੋ ਗਈ। ਹੱਥ ਬੰਦ ਕੈ ਉਸਤਤ ਕਈ, ਮੈਂ ਫਿਰ ਦੋਵੇਂ ਹੱਥ ਜੋੜ ਕੇ ਕਾਕ ਉਸਨ ਰਿਖੀ ਅੱਗੇ ਕਹਿੰਦੇ ਇਸ ਤਰ੍ਹਾਂ ਬੇਨਤੀ ਕੀਤੀ, ਸਤ ਸਰਾਪ ਹੋਵੇ ਹਰਿਖ ਤੇਰਾ। ਇਹ ਲੋਮਸ ਰਿਖੀ ਜੀ ਤੁਹਾਡਾ ਜਿਹੜਾ ਸਰਾਪ ਦਿੱਤਾ ਹੈ ਬਿਲਕੁਲ ਸੱਚਾ ਹੋਵੇ। ਮੁਝ ਕੋ ਲਖੋ ਆਪਣੋ ਚੇਰਾ, ਫਿਰ ਤੁਹਾਡੀ ਹਜੂਰੀ ਵਿੱਚ ਆਇਆ ਮੈਨੂੰ ਆਪਣਾ ਸੇਵਕ ਜਾਣ ਲਓ। ਕਿਰਪਾ ਦ੍ਰਿਸ਼ਟ ਅਬ ਮੋਹ ਪਾਰ ਕੀਜੈ, ਇਹ ਲੋਮਸ ਰਿਖੀ ਜੀ ਹੁਣ ਤੁਸੀਂ ਮੇਰੇ ਉੱਪਰ ਇਹ ਜ਼ਰੂਰ ਕਿਰਪਾ ਕਰ ਦਿਓ। ਅਸ ਪ੍ਰਕਾਰ ਕੋ ਬਰ ਇੱਕ ਦੀਜੈ, ਜਿੱਥੇ ਸਰਾਪ ਦਿੱਤਾ ਉੱਥੇ ਇਸ ਤਰ੍ਹਾਂ ਦਾ ਮੈਨੂੰ ਬਰ ਵੀ ਦੇ ਦੇ। ਰਹਿ ਗਿਆਨ ਮੇਰੇ ਉਰ ਮਾਹੀ, ਮੇਰੇ ਹਿਰਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ ਬ੍ਰਹਮ ਗਿਆਨ ਆ ਉਹ ਬਣਿਆ ਰਹੇ। ਬਾਇਸ ਬਪ ਧਰ ਬਿਸਰੋ ਨਾਹੀ, ਦਾ ਸਰੀਰ ਧਾ ਕੇ ਮੈਂ ਭੁੱਲਾ ਨਾ, ਭਾਈ ਬਾਲੇ ਵਾਲੀ ਵਿਗੜੀ ਹੋਈ ਸਾਖੀ ਦਾ ਅਲੱਥਾ ਸਮਝਣਾ। ਸੁਣ ਲੋਮਸ ਰਿਖ ਭਇਓ ਕਿਰਪਾਲਾ, ਕਹਿੰਦੇ ਭਾਈ ਬਾਲਾ ਜੀ ਇਸ ਤਰ੍ਹਾਂ ਲੋਮਸ ਰਿਖੀ ਮੇਥੋਂ ਸੁਣ ਕੇ ਬਹੁਤ ਦਿਆਲੂ ਕਿਰਪਾਲੂ ਹੋ ਗਏ। ਮੁਖ ਤੇ ਬੋਲਿਓ ਬਚਨ ਰਸਾਲਾ, ਆਪਣੇ ਮੁਖ ਤੋਂ ਫਿਰ ਮੈਨੂੰ ਇਸ ਤਰ੍ਹਾਂ ਦਾ ਬਹੁਤ ਸੁੰਦਰ ਬਚਨ ਬੋਲਿਆ। ਹੋਵੇ ਸਦਾ ਹਿਰਦੇ ਤਵ ਗਿਆਨ, ਵੀ ਬ੍ਰਹਮਣਾ ਤੇਰੇ ਹਿਰਦੇ ਵਿੱਚ ਹਮੇਸ਼ਾ ਬ੍ਰਹਮ ਗਿਆਨ ਹੋਵੇ। ਆਤਮ ਰੂਪ ਲਖ ਹੈ ਸੁਖ ਥਨ, ਸੁਖਾਂ ਦਾ ਅਸਥਾਨ ਆਪਣਾ ਆਤਮ ਸਰੂਪ ਆ ਉਹ ਤੂੰ ਜਾਣੇਗਾ। ਤੁਝ ਪਰ ਹੈ ਕਰੁਣਾ ਅਬ ਮੋਰੀ, ਤੇਰੇ ਉੱਪਰ ਵੀ ਹੁਣ ਮੇਰੀ ਬਹੁਤ ਕਿਰਪਾ ਹੈ ਮੇਹਰ ਹੈ। ਇੱਕ ਵਾਰ ਦੇਵਾਂ ਔਰ ਬਹੋਰੀ, ਇੱਕ ਤੈਨੂੰ ਹੋਰ ਵੀ ਮੈਂ ਵਰ ਦਿੰਦਾ। ਮ੍ਰਿਤੂ ਹੋਏ ਜਬ ਕਰ ਚਿੱਤ ਚਾਹੀ, ਜਦੋਂ ਤੇਰੇ ਚਿੱਤ ਵਿੱਚ ਇੱਛਾ ਹੋਵੇ ਉਦੋਂ ਤੇਰੀ ਮੌਤ ਹੋਵੇਗੀ। ਬਿਨ ਚਾਹੇ ਮ੍ਰਿਤੂ ਹੋਇਆ ਕਬ ਨਾ, ਚਾਹਨਾ ਤੋਂ ਬਗੈਰ ਇੱਛਾ ਤੋਂ ਬਗੈਰ ਤੇਰੀ ਮੌਤ ਨੀ, ਤੂੰ ਮਰੇਗਾ ਨਹੀਂ। ਸੋਰਠਾ ਸੁਣ ਤਿਹ ਕੇ ਅਸ ਬੈਨ, ਹੇ ਭਾਈ ਬਾਲਾ ਜੀ ਇਸ ਤਰ੍ਹਾਂ ਉਹ ਜਿਹੜਾ ਲੋਮ ਸ੍ਰੀਖੀ ਉਹਦੇ ਬਚਨਾਂ ਨੂੰ ਸੁਣ ਕੇ ਹਰਖਤ ਆਵਾ ਥਾਨ ਮਹਾਰਾਜ ਖੁਸ਼ ਹੋ ਗਏ, ਫਿਰ ਇਸ ਅਸਥਾਨ ਤੇ ਆ ਗਿਆ ਜਿੱਥੇ ਹੁਣੇ ਰਹਿ ਰਿਹਾ ਹਾਂ ਮੈਂ। ਭੀ ਵਿਸਾਲ ਮਨ ਚੈਨ, ਮੇਰੇ ਮਨ ਦੇ ਵਿੱਚ ਉਹਦੇ ਬਰਰੂ ਬਚਨਾਂ ਕਰਕੇ ਬਹੁਤ ਚੈਨ ਹੋ ਗਈ, ਸ਼ਾਂਤੀ ਹੋਇਆ। ਨਹਿ ਤਿਆਗੋ ਅਬ ਦੇਹ ਕੋ, ਇਸ ਕਰਕੇ ਭਾਈ ਬਾਲਾ ਮੈਂ ਇਸ ਸਰੀਰ ਨੂੰ ਹੁਣ ਛੱਡਦਾ ਨਹੀਂ। ਪ੍ਰੇਮ ਭਗਤ ਰਸ ਆਏ, ਕਿਉਂਕਿ ਇਸੇ ਸਰੀਰ ਵਿੱਚ ਪ੍ਰੇਮਾ ਭਗਤੀ ਦਾ ਰਸ ਮੈਨੂੰ ਆ ਰਿਹਾ ਹੈ। ਕਾਕ ਜਨਮ ਕੋ ਪਾਏ ਕੈ, ਕਾਂ ਦਾ ਸਰੀਰ ਵੀ ਪਾ ਕੇ। ਨਹਿ ਤਜਿਓ ਅਬ ਜਾਏ, ਛੱਡਿਆ ਨੀ ਜਾਂਦਾ ਭਾਵ ਵੱਡੀ ਉਮਰ ਹੋਣ ਕਰਕੇ। ਉਹ ਦ੍ਰਿਸ਼ਟਾਂਤ ਦਾ ਕਾਂ ਲਿਆ ਵੀ ਲੱਖ ਨਾਗਾਂ ਕੋਟ ਕਾਗਾਂ ਇਸ ਤਰ੍ਹਾਂ ਖੌਰ ਜੀ ਬਣੀ ਹੋਈ ਹੈ, ਲੱਖਾਂ ਵਰਿਆਂ ਦੀ ਜਿਹੜੀ ਉਮਰ ਹੈ ਉਹ ਸੱਪਾਂ ਦੀ ਹੁੰਦੀ ਹੈ ਅਤੇ ਕਰੋੜਾਂ ਵਰਿਆਂ ਦੀ ਉਮਰ ਅੱਗੇ ਕਾਵਾਂ ਦੀ ਹੁੰਦੀ ਹੈ। ਵੀ ਕਾਂ ਜਾਂ ਕੋਈ ਆਫਤ ਪਤਾ ਕੇ ਤਾਂ ਚੱਕਰ ਹਨੇਰੀ ਵਿੱਚ ਮਰ ਮੁਰ ਜਾਵੇ, ਉਹਨੇ ਇਹਦਾ ਊਂ ਨਹੀਂ ਉਮਰ ਪੂਰੀ ਹੁੰਦੀ। ਅਸਲ ਵਿੱਚ ਇਹ ਜਿਹੜਾ ਸਾਧੂ ਸੀ ਵੱਡੀ ਉਮਰ ਵਾਲਾ ਸੀ, ਜੋ ਸਾਧਨਾ ਕਰਕੇ ਅਤੇ ਉਹ ਜਿਹੜੇ ਹੰਦਾਲੀਏ ਹੈ ਉਹਨਾਂ ਨੇ ਜਨਮ ਸਾਖੀ ਨੂੰ ਵਿਗਾੜਤਾ, ਇਹਨੂੰ ਹੀ ਕਾਂ ਬਣਾ ਦਿੱਤਾ। ਕਾਂ ਕੋਈ ਨਹੀਂ, ਉਹ ਵੱਡੀ ਉਮਰ ਵਾਲਾ ਹੈ ਸੀ। ਇਸ ਰੂਪ ਦੇ ਵੀ ਬਿਹੰਗਮ ਸਾਧੂ ਐਸੇ ਸਮਝਣਾ ਹੈ, ਰਹੋ ਸਦਾ ਆਨੰਦ ਮਨ, ਮੈਂ ਵੀ ਆਨੰਦ ਵਿੱਚ ਹਮੇਸ਼ਾ ਰਹਿਣਾ। ਇੱਥੇ ਚੌਪਈ ਇਸ ਪ੍ਰਕਾਰ ਸਭ ਕਥਾ ਸੁਣਾਈ। ਇਸ ਤਰ੍ਹਾਂ ਭਾਈ ਬਾਲਾ ਜੀ ਨੂੰ ਇਹ ਕਾਕ ਸੰਦਰਖੀ ਨੇ ਸਾਰੀ ਆਪਣੀ ਪਿਛਲੇ ਜਨਮ ਦੀ ਕਥਾ ਸੁਣਾਈ। ਚੱਲਣੇ ਤਿਆਰ ਭਏ ਜਗ ਰਾਈ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਏਕਾਗ ਸੁਣ ਰਿਖੀ ਕੋਲੋਂ ਚੱਲਣ ਵਾਸਤੇ ਤਿਆਰ ਹੋ ਗਏ। ਕਰੀ ਪਰਸਪਰ ਦੋਹ ਦੇਸ਼ ਬੰਧਨ, ਆਪੋ ਵਿੱਚ ਇੱਕ ਦੂਸਰੇ ਨੂੰ ਨਮਸਕਾਰਾਂ ਕੀਤੀਆਂ। ਅਗਰਜ ਗਮ ਨੇ ਦੁੱਖ ਨਿਕੰਦਨ, ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ ਅੱਗੇ ਨੂੰ ਚੱਲ ਪਏ। ਜੇਠਾ ਦੱਤਾ ਤ੍ਰੇਯ ਸੁਜਨ, ਜਿੱਥੇ ਕਹਿੰਦੇ ਸਿਆਣਾ ਦੱਤਾ ਤ੍ਰੇ ਰਹਿੰਦਾ ਹੈ ਸੀ। ਹਾਥ ਅਮਾਲਕ ਗਾਤਮ ਗਿਆਨ, ਹਾਥ ਅਮਾਲਕ ਆਤਮ ਗਿਆਨਾ, ਮਾਲਕ ਨੀ ਆਮਲਕ, ਹੱਥ ਦੇ ਜਿਵੇਂ ਔਲਾ ਪਿਆ ਹੁੰਦਾ, ਇਸ ਤਰ੍ਹਾਂ ਜਿਹਨੂੰ ਕਹਿੰਦੇ ਹੱਥ ਦੇ ਔਲੇ ਪਏ ਵਾਂਗ ਆਤਮਾ ਦਾ ਗਿਆਨ ਹੈ ਸੀ। ਜਿਨ ਕੀਨੋ ਸਭ ਜਗ ਸੰਨਿਆਸਾ, ਜਿਸ ਨੇ ਉਪਦੇਸ਼ ਦੇ ਕੇ ਸਾਰੇ ਸੰਸਾਰ ਨੂੰ ਕਹਿੰਦੇ ਸੰਨਿਆਸੀ ਬਣਾ ਦਿੱਤਾ ਸੀ। ਭਾਵ ਰਕਤ ਬਹੁ ਫਿਰਿਓ ਉਦਾਸਾ, ਬਹੁਤ ਤਗੜਾ ਕਹਿੰਦੇ ਉਪਰਾਮ ਹੋ ਕੇ ਵੱਡਾ ਇਹ ਬਰਕਤ ਹੋਇਆ, ਤਿਆਗੀ ਹੋਇਆ, ਸੰਨਿਆਸੀ ਹੋਇਆ ਇਹ ਦੱਤਾਤਰੇ। ਸਤ ਚਤੁਰ ਗੁਰੂ ਜਿਨ ਕੀਨੇ, ਜਿਸਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਹਿੰਦੇ ਚੌਵੀ ਗੁਰੂ ਧਾਰਨ ਕੇ ਚੌਵੀਆਂ ਤੋਂ ਸਿੱਖਿਆ ਲਈ ਸੀ। ਇੱਕ ਓਂਕਾਰ ਰੰਗ ਮਹਿ ਭੀਨੇ, ਇਸ ਤਰ੍ਹਾਂ ਅਖੀਰੀ ਇੱਕ ਓਂਕਾਰ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਭਿੱਜ ਗਿਆ ਸੀ। ਤ੍ਰਿਣ ਸਮ ਤੀਨ ਲੋਕ ਸੁਖ ਤਿਆਗਾ, ਤਿੰਨਾਂ ਲੋਕਾਂ ਦੇ ਜਿਹੜੇ ਸੁਖ ਹੈ ਜਿਵੇਂ ਘਾਹ ਦਾ ਤੀਲਾ ਹੁੰਦਾ ਹੈ, ਉਹ ਜੀ ਨੇ ਛੱਡ ਦਿੱਤੇ ਸੀ। ਸਦਾ ਬ੍ਰਹਮ ਸੁਖ ਸੋ ਅਨੁਰਾਗ, ਹਮੇਸ਼ਾ ਬ੍ਰਹਮ ਦੇ ਸੁਖ ਦਈਏ ਪ੍ਰੇਮੀ ਪਿਆਰਾ ਬਣਿਆ ਰਹਿੰਦਾ ਸੀ। ਪਰਮ ਤਤ ਬੇਤਾ ਰਸ ਲੀਨਾ, ਮਹਾਨ ਕਹਿੰਦੇ ਯਥਾਰਥ ਬੇਤਾ ਸੀ, ਮਹਾਨ ਤਤ ਦੇ ਜਾਣਨ ਵਾਲਾ ਤੇ ਰਸ ਵਿੱਚ ਲੀਨ ਹੈ ਸੀ। ਮਹਾ ਮੁਨੀ ਗੁਣ ਗੁਣ ਹੈ ਪ੍ਰਵੀਨਾ, ਮਹਾਨ ਮੁਨੀਆਂ ਵਿੱਚੋਂ ਵੱਡਾ ਮੁਨੀ ਸੀ, ਗੁਣਾ ਵਿੱਚ ਕੇ ਕਰਕੇ ਚਤੁਰ ਸਿਆਣਾ ਸੀ। ਤੇਹ ਕੇ ਨਿਕਟ ਜਾਤ ਭੇ ਠਾਂਡੇ, ਸਾਜਰਾ ਦੱਤਾ ਤ੍ਰੇ ਸੀ, ਜਿੱਥੇ ਲੰਮਾ ਪਿਆ ਸੀ ਉਸਦੇ ਕੋਲ ਜਾ ਖੜੋਤੇ ਸਤਿਗੁਰੂ। ਸੋ ਪੌਡਿਓ ਉਰ ਆਨੰਦ ਬਾਡੇ, ਆਨੰਦ ਵਧ ਰਿਹਾ ਦੱਤਾਤਰੇ ਨੂੰ ਤੇ ਐਨ ਲੇਟਿਆ ਹੈ ਮੋਜ ਨਾਲ ਧਰਤੀ ਤੇ। ਲੋਚਨ ਮੁੰਦਰਤ ਤੂਸ਼ਨ ਠਾਨੇ, ਨੇਤਰ ਵੀ ਦੱਤਾਤਰੇ ਦੇ ਬੰਦ ਕੀਤੇ ਹੈ, ਮੁਖੋਂ ਵੀ ਚੁੱਪ ਧਾਰੀ ਹੋਈ ਹੈ। ਅੰਤਰ ਰਸ ਕੋ ਰਾਸਿਕ ਗਿਆਨੀ, ਅੰਤਰ ਮੁਖ ਰਸ ਦਾ ਜਿਹੜਾ ਹੈ ਨਾ ਉਹਦਾ ਇਹ ਗਿਆਨੀ ਹੈ ਤੇ ਰਸੀਆ ਹੋ ਰਿਹਾ। ਤੇ ਬਿਲੋਕ ਬੋਲਿਓ ਮਰਦਾਨਾ, ਵੱਖਾਂ ਜੀਆਂ ਮੀਜ ਕੇ ਲੰਮਾ ਪਿਆ ਵੇਖ ਕੇ ਨਾ ਮਰਦਾਨਾ ਬੋਲ ਪਿਆ ਸਤਿਗੁਰਾਂ ਨੂੰ। ਹੇ ਪ੍ਰਭ ਪੌਡਾ ਕੌਣ ਮਹਾਨਾ, ਕਿਹੜਾ ਮਹਾਨ ਕਹਿੰਦੇ ਲੰਮੀਆਂ ਤਾਣ ਕੇ ਪਿਆ ਮੌਜ ਨਾਲ। ਵੱਡ ਉਨ ਮਤ ਦੇਹ ਜਿਹ ਭਾਰੀ, ਦੇਹ ਬੜੀ ਤਕੜੀ ਹੈ ਤੇ ਬੜਾ ਤਗੜਾ ਮਸਤ ਹੈ, ਪਰਿਓ ਅਡੋਲ ਮਸਤ ਮੁਖ ਧਾਰੀ, ਮੂੰਹ ਚੁੱਪ ਧਾਰੀ ਹੈ ਅਡੋਲ ਹੋ ਕੇ ਪਿਆ ਹਿਰਜੁਲ ਨਹੀਂ ਰਿਹਾ ਹੈ। ਇਸ ਬੁਲਾਏ ਕਾ ਬੋਲ ਸੁਣੀਜੈ, ਇਹਨੂੰ ਬੁਲਾ ਕੇ ਇਹਦੇ ਬਚਨ ਸੁਣੀਏ ਜੀ। ਬਹਰੋ ਆਪਣੋ ਗਿਆਨ ਪਨੀਜੈ, ਫੇਰ ਮਹਾਰਾਜ ਇਹਨੂੰ ਆਪਣਾ ਦੇ ਦਾ ਬ੍ਰਹਮ ਗਿਆਨ ਉਹ ਵੀ ਸੁਣਾਈਏ। ਸ੍ਰੀ ਗੁਰ ਕਹੈ ਸੁਣੋ ਮਰਦਾਨਾ, ਮਹਾਰਾਜ ਕਹਿੰਦੇ ਵੀ ਮਰਦਾਨੇ ਸੁਣ ਲਾ, ਇਹ ਹੈ ਦੱਤਾਤ੍ਰੇਯ ਮਹਾਨਾ, ਜਿਹੜਾ ਪਿਆ ਨਾ ਧਰਤੀ ਤੇ ਲੇਟਾ ਅੱਖਾਂ ਮੀਜ ਕੇ ਮਹਾਨ ਦੱਤਾਤ੍ਰੇਯ ਹੈ। ਜਗ ਮਹਿ ਭਇਓ ਵੱਡੋ ਅਵਧੂਤਾ। ਇਹ ਵੀ ਮਰਦਾਨੇ ਸੰਸਾਰ ਦੇ ਵਿੱਚ ਬਹੁਤ ਵੱਡਾ ਬਰਕਤ ਹੋਇਆ, ਸਦਾ ਸਥਿਰ ਜਿਹ ਕੀ ਮਤ ਪੂਤਾ, ਹਮੇਸ਼ਾ ਜਿਹੜੀ ਬੁੱਧੀ ਪਵਿੱਤਰ ਹੈ ਤੇ ਟਿਕੀ ਹੋਈ ਹੈ, ਸਦਾ ਵਿਦੇਹੀ ਰਹਿਤ ਅਡੋਲਾ, ਹਮੇਸ਼ਾ ਕਹਿੰਦੇ ਦੇਹ ਦੀ ਹੋਸ਼ ਤੋਂ ਰਹਿਤ ਹੀ ਅਡੋਲ ਹੋ ਕੇ ਰਹਿੰਦਾ ਹੈ। ਪਾਇਓ ਆਤਮ ਆਨੰਦ ਅਤੋਲਾ, ਕਿਉਂਕਿ ਤੋਲਣ ਤੋਂ ਰਹਿਤ ਆਤਮਾ ਦਾ ਆਨੰਦ ਇਹਨੇ ਪਾਇਆ ਹੋਇਆ ਹੈ। ਸ੍ਰੀ ਅੰਗਦ ਜੀ ਸੁਣੋ ਕਹਾਣੀ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਵੀ ਕਹਾਣੀ ਸੁਣ। ਮੈਂ ਬਿਲੋਕ ਪੁਨ ਬੋਲਿਓ ਬਾਣੀ, ਮੈਂ ਵੇਖ ਕੇ ਤਿਉਂ ਬਚਨ ਬੋਲਿਆ। ਸ੍ਰੀ ਗੁਰ ਹਮਨੈ ਸੁਣਿਓ ਸੋ ਨਾਮਾ, ਹੇ ਗੁਰੂ ਨਾਨਕ ਸਾਹਿਬ, ਇਹ ਦੱਤਾਤਰੇ ਦਾ ਨਾਂ ਤਾਂ ਮੈਂ ਜ਼ਰੂਰ ਸੁਣਿਆ ਹੋਇਆ ਹੈ। ਦੱਤਾਤਰੇ ਭਾ ਜਗ ਅਬਰਾਮਾ, ਇਹ ਦੱਤਾਤਰੇ ਸੰਸਾਰ ਦੇ ਵਿੱਚ ਬਹੁਤ ਵੱਡਾ ਤਕੜਾ ਸੰਨਿਆਸੀ ਸਾਧੂ ਹੋਇਆ, ਜਿਸਨੇ ਇਸ ਤਰ੍ਹਾਂ ਸੰਨਿਆਸੀਆਂ ਦੇ 10 ਨਾਮ ਸੰਨਿਆਸੀਆਂ, 12 ਜੋਗੀ ਪੰਥ ਚਲਾਏ। ਇਹ 10 ਇਹਦੇ ਪੰਥ ਹਨ ਸੰਨਿਆਸੀਆਂ ਦੇ, ਕੋਈ ਗਿਰੀ ਹੈ, ਕੋਈ ਪਰਵਤੀ ਹੈ, ਕੋਈ ਤੀਰਥੀ ਹੈ, ਕੋਈ ਬਨੀ ਹੈ। ਇਸ ਤਰ੍ਹਾਂ ਇਹਨਾਂ ਦੇ ਨਾਂ ਜਿਹੜੇ ਕੋਈ ਜੰਗਲ ਵਿੱਚ ਮੁੰਨੇ ਹੈ ਉਹਨਾਂ ਦਾ ਨਾਂ ਬਨੀ ਹੈ, ਇਸੇ ਤਰ੍ਹਾਂ ਕੋਈ ਜਿਹੜੇ ਤੀਰਥਾਂ 'ਤੇ ਜਾ ਕੇ ਚੇਲੇ ਬਣਾਏ ਉਹਨਾਂ ਦਾ ਨਾਂ ਪਿੱਛੇ ਤੀਰਥੀ ਹੈ, ਜੇ ਕੋਈ ਸ਼ਹਿਰਾਂ 'ਚ ਬਣਾਏ ਚੇਲੇ ਉਹਨਾਂ ਦਾ ਨਾਂ ਪੁਰੀ ਹੈ, ਇਸ ਤਰ੍ਹਾਂ ਜਿਹੜੇ ਕੋਈ ਵੱਡੇ ਵੱਡੇ ਪਹਾੜਾਂ ਉੱਚਿਆਂ 'ਤੇ ਜਾ ਕੇ ਬਣਾਏ ਉਹਨਾਂ ਦਾ ਨਾਂ ਗਿਰੀ ਹੈ। ਇਸ ਤਰ੍ਹਾਂ ਇਹ 10 ਸੰਨਿਆਸੀਆਂ ਦੇ ਪੰਥ ਹਨ। ਇਹ ਭਾਈ ਬਾਲਾ ਜੀ ਨੂੰ ਬੜਾ ਤਕੜਾ ਹੈ, ਤੂੰ ਕਰਨਾ ਤੇ ਲੋਚਨ ਦੇਖਾ। ਗੁਰੂ ਨਾਨਕ ਸਾਹਿਬ ਜੀ ਐਡਾ ਜਿਹੜਾ ਸੰਨਿਆਸੀਆਂ ਦਾ ਮਹਾਨ ਵੱਡਾ ਗੁਰੂ ਹੈ, ਅੱਜ ਤੁਹਾਡੀ ਕਿਰਪਾ ਨਾਲ ਮੈਂ ਅੱਖਾਂ ਨਾਲ ਦੇਖ ਲਿਆ ਇਸ ਨੂੰ। ਪਰਮ ਹੰਸ ਅਵਧੂਤ ਵਿਸੇਖਾ, ਬੜਾ ਤਕੜਾ ਹੈ, ਪਰਮ ਤਤ ਗਿਆਨਵਾਨ ਹੈ ਤੇ ਬੜਾ ਤਿਆਗੀ ਬਰਾਗੀ ਹੈ। ਅਬ ਇਹ ਬਦਨ ਬੁਲਾਇਆ ਚਾਹੀਏ, ਗੁਰੂ ਨਾਨਕ ਸਾਹਿਬ ਦੱਤਾਤਰੇ ਨੂੰ ਮੁੱਖੋਂ ਕੁਝ ਨਾ ਕੁਝ ਬੁਲਾਉਣਾ ਚਲਾਉਣਾ ਚਾਹੀਦਾ ਹੈ। ਗਿਆਨ ਬਚਨ ਕੋ ਸੁਣੀਏ ਕਹੀਏ, ਇਹਦੇ ਬਚਨ ਗਿਆਨ ਦੇ ਸੁਣੀਏ ਵੀ ਆਪਣੋ ਵੱਲੋਂ ਵੀ, ਮਹਾਰਾਜ ਗਿਆਨ ਦੇ ਬਚਨ ਨੂੰ ਕੋਈ ਕਹੀਏ ਸੁਣਾਈਏ। ਬੋਲੇ ਤੇ ਮਤ ਹੋਏ ਲਿਖਾਈ, ਕਿਉਂਕਿ ਹੇ ਗੁਰੂ ਨਾਨਕ ਸਾਹਿਬ ਜਦੋਂ ਕੋਈ ਮਨੁੱਖ ਬੋਲਦਾ ਹੈ ਨਾ ਉਦੋਂ ਬੁੱਧੀ ਜਾਣੀ ਜਾਂਦੀ ਵੀ ਸਿਆਣਾ ਹੈ ਕਿ ਮੂਰਖ ਹੈ। ਤੂਸ਼ਨ ਤੇ ਨਹਿ, ਤੂਸ਼ਨ ਤੇ ਨਹਿ ਜਾਣਿਓ ਜਾਈ, ਮਨੁੱਖ ਚੁੱਪ ਕਰਕੇ ਬੈਠਾ ਰਹੇ ਫੇਰ ਨੀ ਜਾਣਿਆ ਜਾਂਦਾ, ਮੁੱਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਵਾਲੀ ਗੱਲ ਹੈ। ਸਵਈਆ ਸ੍ਰੀ ਗੁਰ ਬੈਨ ਭਨੇ ਤਬ ਹੀ, ਭਾਈ ਬਾਲਾ ਜੀ ਤਾਂ ਸੁਣ ਕੇ ਮਹਾਰਾਜ ਨੇ ਦਿੱਤਾ ਤੇਰੇ ਨੂੰ ਉਦੋਂ ਬਚਨ ਕਹੇ। ਤੁਮ ਹੋਤ ਸਰੀਰ ਤੇ ਬੋਲਤ ਨਾਹੀ, ਇਹ ਦੱਤਾਤਰੀ ਸਰੀਰ ਦੇ ਹੁੰਦਿਆਂ, ਜਿੰਦ ਜਾਨ ਹੁੰਦਿਆਂ, ਸਾਥ ਚਲਦਿਆਂ ਫਿਰ ਤੂੰ ਕਿਉਂ ਨੀ ਬੋਲਦਾ? ਹੋ ਲਗ ਦੇ ਹੇ ਨਿਰਾਸ ਨਾ ਤੋ ਲਗ, ਜੋ ਲਗ ਦੇ ਹੇ ਨਿਰਾਸ ਨਾ ਤੋ ਲਗ। ਚਿਰ ਸਰੀਰ ਵਿਸ਼ਵਾਸ ਚੱਲਦੇ ਹੈ ਉਨਾ ਚਿਰ ਤਾਂ ਨਿਰਾਸ ਨੀ ਹੋਣਾ ਚਾਹੀਦਾ, ਤੁਰਨਾ ਫਿਰਨਾ ਬੋਲਣਾ ਚਾਹੀਦਾ। ਇਉਂ ਸੁਣ ਕੇ ਸਮਝੋ ਮਨ ਮਾਹੀ, ਇਸ ਤਰ੍ਹਾਂ ਵੀ ਤੂੰ ਮਨ ਵੀ ਸਮਝ ਜਾ। ਖੋਲੋ ਨੈਣ ਰੱਖੋ ਮਨ ਕੋ ਥਿਰ, ਇਸੇ ਤਰ੍ਹਾਂ ਨੇਤਰ ਖੋਲ, ਬਾਹਰ ਦੇਖ ਸਭ ਕੁਛ, ਮਨ ਨੂੰ ਕਹਿੰਦੇ ਟਕਾ ਕੇ ਰੱਖ। ਔਰ ਬਿਲੋਕ ਨ ਚਿੱਤ ਡੁਲਾਹੀ, ਹੋਰਨਾਂ ਨੂੰ ਵੇਖ ਕੇ ਚਿੱਤ ਨੂੰ ਡੁਲਾ ਨਾ, ਮਨ ਨੂੰ ਨਾ ਡੁਲਾ। ਏਕ ਹੀ ਵਿਆਪਕ ਹੈ ਸਭ ਮੈਂ, ਕਿਉਂਕਿ ਦੱਤਾਤਰੇਹ ਸਾਰਿਆਂ ਵਿੱਚ ਇੱਕੋ ਇੱਕ ਹੀ ਪਰਮੇਸ਼ਰ ਵਿਆਪਕ ਹੋ ਰਿਹਾ। ਕਰਤਾਰ ਬਿਨਾ ਘੱਟ ਕੋ ਨਹਿ ਆਹੀ, ਐਸਾ ਸਰੀਰ ਤਾਂ ਕੋਈ ਹੈ ਨਹੀਂ ਹੈ ਜਿਹਦੇ ਵਿੱਚ ਕਰਤਾਰ ਨਾ ਹੋਵੇ, ਸਾਰਿਆਂ ਵਿੱਚ ਪਰਮੇਸ਼ਰ ਬੈਠਾ ਹੈ। ਸਵਈਆ ਦੱਤ ਕਹਿ ਕਛ ਕਾਜ ਨਹੀਂ ਜਗ, ਦੱਤਾਤਰੇ ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ, ਸੰਸਾਰ ਦੇ ਨਾਲ ਮੇਰਾ ਕੋਈ ਕੰਮ ਕਾਜ ਨਹੀਂ ਹੈ। ਬੋਲਣ ਕੋ ਨਹਿ ਮੋਹ ਸੁਭਾਉ, ਕਹਿੰਦੇ ਬਹੁਤਾ ਬੋਲਣਾ ਚੰਨਾ ਸੰਸਾਰੀ ਲੋਕਾਂ ਨਾਲ ਮੇਰਾ ਸੁਭਾਅ ਨਹੀਂ ਹੈ। ਆਸ ਕੁਸ਼ੋਰ ਨਿਰਾਸ ਭਇਓ, ਮੈਂ ਤਾਂ ਆਸਾਂ ਨੂੰ ਛੱਡ ਕੇ ਬਿਲਕੁਲ ਨਿਰਾਸਾ ਹੋਇਆ ਹੋਇਆ। ਮਨ ਕੀਨ ਸਦਾ ਥਿਰ ਨਾ ਡੁਲਾ, ਲਾਊ। ਮਨ ਨੂੰ ਹਮੇਸ਼ਾ ਟਕਾਇਆ ਹੋਇਆ, ਕਿਤੇ ਡੋਲਣ ਨਹੀਂ ਦਿੰਦਾ, ਭਟਕਣ ਨਹੀਂ ਦਿੰਦਾ। ਪੂਰਨ ਭੀ ਕਰਨਾ ਹਮ ਪੈ, ਮੇਰੇ ਉੱਪਰ ਵਾਹਿਗੁਰੂ ਦੀ ਬਹੁਤ ਤਕੜੀ ਕਿਰਪਾ ਹੋਈ ਹੋਈ। ਔਰ ਬੀਚ ਬਸਿਓ ਤੇ ਸੋ ਲਿਵ ਲਾਊ, ਕਹਿੰਦਾ ਜਿਹੜੇ ਹਿਰਦੇ ਵਿੱਚ ਵਸ ਰਿਹਾ ਉਹਦੇ ਵਿੱਚ ਹੀ ਮੈਂ ਆਪਣੀ ਮਨ ਦੀ ਬਿਰਤੀ ਲਾ ਰਿਹਾ। ਰੋਮ ਹਰੋਮ ਰਚਿਓ ਸੋ ਭਲੀ ਬਿਦ, ਹੇ ਗੁਰੂ ਨਾਨਕ ਸਾਹਿਬ ਚੰਗੀ ਤਰ੍ਹਾਂ ਮੇਰੇ ਰੋਮ ਰੋਮ ਵਿੱਚ ਮਿਲਦਾ ਬਸ ਰਿਹਾ ਹੈ। ਕਿਉਂ ਰਸਨਾ ਆਬ ਬੈਨ ਅਲਾਉ, ਇਸ ਕਰਕੇ ਜਦੋਂ ਰੋਮ ਰੋਮ ਵਿੱਚ ਰਵ ਰਿਹਾ ਹੈ, ਉਚਾਰਨ ਉਹਦਾ ਹੋ ਰਿਹਾ, ਤੇ ਹੁਣ ਜਵਾਨ ਰਾਹੀਂ ਕਿਉਂ ਬੋਲਣਾ ਹੈ? ਫਿਰ ਦੋਹਰਾ ਸੁਣ ਤੇ ਮਤ ਕੋ ਸ੍ਰੀ ਗੁਰ। ਗੁਰੂ ਮਹਾਰਾਜ ਜੀ ਨੇ ਉਹਦਾ ਜਿਹੜਾ ਅੰਦਰਲਾ ਖਿਆਲ ਹੈ, ਉਹਦੇ ਵਿਚਾਰ ਹੈ, ਮਤ ਦੇ ਉਹ ਸੁਣ ਕੇ ਧੰਨ ਤੁਮੇ ਮਨ ਰਹਿਤ ਅਡੋਲੇ। ਮਹਾਰਾਜ ਕਹਿੰਦੇ ਵੀ ਤੂੰ ਤੰਤਾ ਜੋਗ, ਤੇਰਾ ਮਨ ਅਡੋਲ ਰਹਿੰਦਾ। ਆਤਮ ਗਿਆਨ ਉਦਦ ਕੇ ਮਾਹੀ, ਆਤਮਾ ਦਾ ਗਿਆਨ ਰੂਪੀ ਮਹਾਨ ਸਮੁੰਦਰ ਉਹਦੇ ਵਿਚਕਾਰ ਰਹੋ ਮੀਨ ਜੋ ਮਗਨ ਸਦਾ ਹੀ। ਕਹਿੰਦੇ ਸਮੁੰਦਰ ਵਿੱਚ ਮੱਛ ਰਹਿੰਦਾ, ਆਨੰਦ ਸਮੁੰਦਰ ਦੇ ਵਿੱਚ ਤੇਰਾ ਮਨ ਮੱਛ ਵਾਂਗੂ ਰਹਿੰਦਾ। ਕੁੰਡਲ ਕਟ ਦਾਦਿਕ ਅਲੰਕਾਰਾ, ਆ ਜਿਵੇਂ ਕੰਨਾਂ ਵਿੱਚ ਪਾਉਣ ਵਾਲੇ ਕੁੰਡਲ, ਹੱਥਾਂ ਵਿੱਚ ਜਿਵੇਂ ਕੜੇ ਆਦਿ ਹੁੰਦੇ ਗਹਿਣੇ, ਸਭ ਕੂਰੇ ਔਰ ਬੀਚ ਵਿਚਾਰਾ, ਸਾਰਿਆਂ ਨੂੰ ਹਿਰਦੇ ਵਿੱਚ ਤੂੰ ਵਿਚਾਰ ਕੇ ਜਾਣਿਆ ਵੀ ਇਹ ਝੂਠੇ, ਇਸ ਤਰ੍ਹਾਂ ਜਿਹੜੇ ਕੋਈ ਅਜੀਵ ਹਨ ਇਹ ਸੋਨੇ ਦੇ ਕੜੇ ਵਾਂਗ ਹੈ, ਇਸ ਤਰ੍ਹਾਂ ਜਿਹੜਾ ਸਾਰਿਆਂ ਵਿੱਚ ਜਿਹੜਾ ਸੋਨੇ ਵਾਂਗੂ ਬ੍ਰਹਮ ਹੈ। ਜੋ ਕੁੰਡਲ ਹੈ ਸਰਬ ਆਧਾਰ, ਜੋ ਕੰਚਨ ਹੈ ਸਰਬ ਆਧਾਰ, ਜਿਹੜਾ ਸੋਨਾ ਹੈ ਉਹ ਸਾਰੇ ਗਹਿਣਿਆਂ ਦਾ ਆਸਰਾ ਹੁੰਦਾ, ਇਸ ਤਰ੍ਹਾਂ ਸਾਰਿਆਂ ਜੀਵਾਂ ਦਾ ਸਹਾਰਾ ਬ੍ਰਹਮ ਹੈ। ਸੋ ਸਾਚੋ ਨੀਕੀ ਵਿਦ ਧਾਰਾ, ਉਹ ਸੱਚਾ ਜਿਹੜਾ ਸੋਨਾ ਰੂਪ ਬ੍ਰਹਮ ਹੈ, ਉਹ ਚੰਗੀ ਤਰ੍ਹਾਂ ਦੇਵੀ ਤੂੰ ਧਾਰਿਆ ਵਸਾਇਆ ਹੋਇਆ। ਉਸ ਕਹਿ ਕਰ ਮਿਲ ਆਪਸ ਮਾਹੀ, ਇਸ ਤਰ੍ਹਾਂ ਦੇ ਬਚਨ ਆਪੋ ਵਿੱਚ ਹੀ ਕਹਿ ਕੇ ਤੇ ਆਪੋ ਵਿੱਚ ਹੀ ਮਿਲ ਜੁਲ ਕੇ, ਹਰ ਖਤ ਭੇ ਦੋਹ ਦਿਸ਼ ਸੁਖ ਪਾਹੀ, ਦੋਹਾਂ ਤਰਫਾਂ ਤੋਂ ਸੁਖ ਪਾ ਰਹੇ ਹੈ ਤੇ ਖੁਸ਼ ਹੋ ਰਹੇ ਹਨ। ਕੇਤਕ ਕਾਲ ਬੈਠ ਤੇ ਪਾਸਾ, ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸਮਾਂ ਦੱਤਾਤਰੇ ਦੇ ਕੋਲ ਬੈਠਣਾ ਕੀਤਾ ਹੈ। ਚੱਲਣੇ ਤਿਆਰ ਭਏ ਸੁਖ ਰਾਸਾ, ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਫਿਰ ਇਹਦੇ ਕੋਲੋਂ ਵੀ ਉੱਠ ਕੇ ਚੱਲਣ ਲਈ ਤਿਆਰ ਹੋ ਗਏ। ਘਰ ਬੰਧਨ ਕੋ ਸੀਸ ਨਿਵਾਏ, ਦੱਤਾਤਰੇ ਨੇ ਹੱਥ ਜੋੜ ਕੇ ਮਹਾਰਾਜ ਨੂੰ ਜਾਣ ਸਮੇਂ ਸਿਰ ਨਵਾਇਆ ਹੈ। ਆਗੇ ਸ੍ਰੀ ਗੁਰ ਬਹੁਰ ਸਿਧਾਏ, ਇਸ ਤਰ੍ਹਾਂ ਦੱਤਾਤਰੇ ਤੋਂ ਅੱਗੇ ਗੁਰੂ ਮਹਾਰਾਜ ਕਿਸੇ ਹੋਰ ਸਥਾਨ ਵੱਲ ਨੂੰ ਚੱਲ ਪਏ ਹਨ। ਕਮਲ ਬਦਨ ਸੁਖ ਸਦਨ ਸੁਹਾਵਨ, ਜਿਨ੍ਹਾਂ ਦਾ ਕਮਲ ਵਰਗਾ ਮੁੱਖ ਹੈ, ਸੁਖਾਂ ਦਾ ਘਰ ਸੋਭਨੀਕ ਹੋ ਰਿਹਾ ਹੈ। ਪੂਰਨ ਧਿਆਏ ਭਇਓ ਮਨ ਪਾਵਨ, ਐਸੇ ਜੋ ਮਨ ਨੂੰ ਭਾਉਣ ਵਾਲੇ ਸਤਿਗੁਰੂ ਹੈ, ਉਹਨਾਂ ਦੇ ਕਹਿੰਦੇ ਪ੍ਰਸੰਗ ਦਾ ਜਿਹੜਾ ਇੱਥੇ ਧਿਆ ਹੈ ਇਹ ਪੂਰਾ ਹੋ ਗਿਆ ਹੈ। ਸੋ ਇਹ ਕਵੀ ਜੀ ਨੇ ਆਖਰੀ ਲਫ਼ਜ਼ ਕਹਿ ਕੇ ਇਹ ਜਿਹੜਾ ਪ੍ਰਸੰਗ ਹੈ ਇਹ ਅਧਿਆਇ ਇੱਥੇ ਪੂਰਾ ਕਰ ਦਿੱਤਾ ਹੈ। ਇਸ ਤੋਂ ਅੱਗੇ ਜਿਵੇਂ ਪ੍ਰਹਿਲਾਦਪੁਰੀ ਵਿੱਚ ਕੋਈ ਪ੍ਰਹਿਲਾਦ ਭਗਤ ਜਿੱਥੇ ਰਹਿ ਰਿਹਾ ਹੈ ਅਮਰ ਹੋ ਕੇ, ਇਹਨੂੰ ਦਰਸ਼ਨ ਆਪ ਜੀ ਨੇ ਬਖਸ਼ੇ ਅਤੇ ਇਸੇ ਤਰ੍ਹਾਂ ਨਿਹਾਲ ਕੀਤਾ, ਅਤੇ ਭਾਈ ਮਰਦਾਨਾ ਭਾਈ ਬਾਲਾ ਜੀ ਨੇ ਜਿਵੇਂ ਇਹਦੇ ਨਾਲ ਉਹ ਹਰਨਾਕਸ਼ ਪਿਓ ਨੇ ਕੀਤੀ ਸੀ, ਉਹ ਸਾਖੀ ਵੀ ਤੂੰ ਆਪ ਹੀ ਹੱਡ ਬੀਤੀ ਸੁਣਾ। ਉਹ ਜਿਵੇਂ ਪ੍ਰਹਿਲਾਦ ਭਗਤ ਨੇ ਭਾਈ ਬਾਲਾ ਮਰਦਾਨਾ ਦੇ ਕਹਿਣ ਕਰਕੇ ਸਾਰਾ ਪ੍ਰਸੰਗ ਸੁਣਾਇਆ, ਉਹ ਆਪਾਂ ਇਸੇ ਤਰ੍ਹਾਂ ਨੰਬਰਵਾਰ ਪੜ੍ਹਾਂ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ। ਕਰ ਬੰਧਨ ਕੋ ਸੀਸ ਨਿਵਾਏ, ਆਗੇ ਸ੍ਰੀ ਗੁਰ ਬਹੁਰ ਸਿਧਾਏ, ਕਮਲ ਬਦਨ ਸੁਖ ਸਦਨ ਸੁਹਾਵਨ, ਪੂਰਨ ਧਿਆਏ ਭਇਓ ਮਨ ਭਾਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇਕ ਹੇ ਅਪਰੰਪਰ ਹਰ ਹਰੇ ਕਹਿ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧਿ ਦਿਹਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰੂ ਪਾਰ ਉਸਾਰਨ ਹਾਰ ਜੋ ਸਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ ਚੁੰਮ ਪਿਆਰਦਾਸ